ਭਗਤ ਖਜ਼ਾਨਾ ਖੁੱਲ ਰਹਿਓ ਸਤਿਗੁਰ ਕੇ ਦਰਬਾਰ। ਚਾਰ ਪਦਾਰਥ ਸੰਗਤ ਹੈ, ਦੇਤ ਲਗਤ ਨਹਿ ਬਾਰ। ਭਗਤ ਖਜ਼ਾਨਾ ਖੁੱਲ ਰਹਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਹਿਬ ਸੰਗਤ ਜੀ, ਗੁਰੂ ਮਹਾਰਾਜ ਦੀ ਅਪਾਰੀ ਅਪਾਰ ਕਿਰਪਾ ਦਾ ਸਦਕਾ, ਮਿਹਰ ਦਇਆ ਦਾ ਸਦਕਾ ਆਪਾਂ ਅੰਮ੍ਰਿਤ ਵੇਲੇ ਦੀਵਾਨ ਸਾਡੀਆਂ ਹਾਜ਼ਰੀਆਂ ਭਰਦਿਆਂ ਹੋਇਆਂ ਗੁਰਬਾਣੀ ਸਰੂਪ ਸਤਿਗੁਰੂ ਸਾਹਿਬ ਜੀ ਦੇ ਪਾਵਨ ਪਿੱਤਰ ਦਰਸ਼ਨ ਦੀਦਾਰ ਕਰਦੇ ਹੋਏ ਸੰਗਤ ਰੂਪ ਜੁੜ ਕੇ ਤੀਸਰੇ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ, ਜਿਨ੍ਹਾਂ ਦਾ ਸੋਹਣਾ ਇਤਿਹਾਸ ਕਵੀ ਸੰਤੋਖ ਸਿੰਘ ਜੀ ਨੇ ਛੰਦਾਬੰਦੀ ਵਿੱਚ ਲਿਖਿਆ ਹੈ, ਸਰਵਣ ਕਰਕੇ ਲਾਹੇ ਲੈ ਰਹੇ ਹਾਂ। ਇਤਿਹਾਸ ਵਿੱਚ ਜਿਵੇਂ ਗੁਰਸਿੱਖਾਂ ਦੇ ਬੇਨਤੀ ਕਰਨ ਤੋਂ ਕਿ ਮਹਾਰਾਜ ਜੀ ਤੋਂ ਬਾਅਦ ਕਿ ਗੁਰੂ ਨਾਨਕ ਸਾਹਿਬ ਜੀ ਦੇ ਵਰਤਾਗਦੀ ਦੇ ਸਿੰਘਾਸਨ ਉੱਪਰ ਰਾਮਾ ਜੀ ਜਾਂ ਰਾਮਦਾਸ ਜੀ ਸੁਭਾ ਸ਼ੋਭਿਤ ਹੋਣਗੇ, ਤਾਂ ਆਪ ਜੀ ਨੇ ਥੜਿਆਂ ਰਾਹੀਂ ਪ੍ਰੀਖਿਆ ਕਰਕੇ ਦਰਸਾ ਦਿੱਤਾ ਕਿ ਕੌਣ ਬੈਠਣਗੇ, ਕਿਉਂਕਿ ਭਾਈ ਰਾਮਾ ਵੀ ਸੇਵਾ ਤਾਂ ਬਹੁਤ ਕਰਦੇ ਸਨ ਪਰ ਇਹਨਾਂ ਨੂੰ ਆਪਣੀ ਸੇਵਾ ਦੀ ਹਉਮੈ ਸੀ ਅਤੇ ਆਪਣੀ ਅਕਲ ਵੱਧ ਨੂੰ ਜ਼ਿਆਦਾ ਤਰਜੀਹ ਦਿੰਦੇ ਸੀ। ਗੁਰੂ ਅਮਰਦਾਸ ਸਾਹਿਬ ਜੀ ਬਿਰਧ ਹੈ, ਇਹਨਾਂ ਦੀ ਹੋਸ਼ ਹੋਸ਼ ਭੁੱਲ ਜਾਂਦੀ ਹੈ, ਮੈਂ ਸਿਆਣਾ ਹਾਂ। ਗੁਰੂ ਰਾਮਦਾਸ ਸਾਹਿਬ ਅਤੇ ਰਾਮੇ ਵਿੱਚ ਇਹੀ ਜਿਵੇਂ ਅਸਮਾਨ ਜਿੰਨਾ ਫਰਕ ਸੀ, ਉੱਥੇ ਹਮੈ ਪੂਰਾ ਹੀ ਨਹੀਂ ਸੀ। ਬਾਕੀ ਨਿਮਰਤਾ ਗਰੀਬੀ ਤਾਂ ਆਪ ਘਰ ਹੀ ਸਨ, ਜਿਸ ਤਰ੍ਹਾਂ ਵੀ ਆਪ ਜੀ ਪ੍ਰੀਖਿਆ ਸਮੇਂ ਕਹਿੰਦੇ ਰਹੇ ਵੀ ਇਹ ਤਾਂ ਤੂੰ ਥੋੜ੍ਹਾ ਠੀਕ ਨਹੀਂ ਸਵਾਰਿਆ ਹੈ। ਉਧਰ ਰਾਮਾ ਜੀ ਤਾਂ ਢਾਉਣ ਨੂੰ ਤਿਆਰ ਨਹੀਂ ਸਨ, ਇਹੀ ਕਹਿੰਦੇ ਸਨ, ਤਕਰਾਰ ਕਰਦੇ ਸਨ ਵੀ ਇਦੋਂ ਹੋਰ ਕੋਈ ਵਧੀਆ ਕੀ ਬਣ ਜਾਣਾ, ਇੱਥੋਂ ਦੇਖੋ ਬੈਠਿਆਂ ਖੁੱਲ੍ਹੇ ਦਰਸ਼ਨ ਹੋ ਸਕਣਗੇ, ਪਰ ਹੋਰ ਗੁਰਸਿੱਖਾਂ ਤੋਂ ਢਾਉਂਦੇ ਰਹੇ। ਇੱਧਰ ਗੁਰੂ ਰਾਮਦਾਸ ਸਾਹਿਬ ਜੀ ਤਨ ਬਚਨ ਕਹਿਣ ਦੀ ਦੇਰੀ ਹੈ ਕਹੀ ਤਾਂ ਕਿਧਰੇ ਹੱਥਾਂ ਨਾਲ ਹੀ ਢਾਟੂ ਦਿੰਦੇ ਸਨ ਅਤੇ ਗਲ ਵਿੱਚ ਪੱਲਾ ਪਾ ਕੇ ਬੇਨਤੀ ਕਰਦੇ ਕਿ ਮਹਾਰਾਜ ਸਿੰਘ ਅਲਪਗ ਜੀ ਤੁਸ਼ਬੁੱਧੀ ਆ ਸਰਵਗ ਮਹਾਨ, ਤੁਸੀਂ ਵਾਰ ਵਾਰ ਸਮਝਾਉਂਦੇ ਹੈ, ਸਾਡੀ ਬੁੱਧੀ ਮੰਦ ਹੈ ਮਹਾਰਾਜ, ਸਾਡੀ ਸਮਝ ਵਿੱਚ ਹੀ ਨਹੀਂ ਆਉਂਦੀ, ਜਿਹਨ ਵਿੱਚ ਹੀ ਨਹੀਂ ਗੱਲ ਬੈਠਦੀ ਹੈ, ਆ ਮਾਰਾ ਭੁੱਲ ਗਲਤੀ ਮਾਫ ਕਰਨੀ ਦੁਬਾਰਾ ਦੱਸੋ। ਤੀਸਰੀ ਵਾਰ ਵੀ ਆਪ ਜੀ ਨੇ ਚਰਨੀ ਫੜ ਲਏ ਸਨ ਕਿ ਮਾਰਾ ਬਖਸ਼ ਲਓ, ਅਸੀਂ ਆਪ ਜੀ ਦੇ ਬਚਨਾਂ 'ਤੇ ਪੂਰੇ ਨਹੀਂ ਉਤਰ ਸਕਦੇ ਹੋ। ਉਸ ਵੇਲੇ ਗੁਰਸਿੱਖਾਂ ਨੇ ਸਹਿਜੇ ਜਾਣ ਲਿਆ ਵੀ ਇੱਧਰ ਨਿਮਰਤਾ ਗਰੀਬੀ ਹੈ, ਉੱਧਰ ਹਉਮੈ ਹੰਕਾਰ ਹੈ, ਅਤੇ ਗੁਰੂ ਘਰ ਦੇ ਵੀ ਜਿਹੜੀ ਕੋਈ ਨਿਮਰਤਾ ਹੈ ਭਾਵ ਭਗਤੀ ਹੈ, ਇਹੀ ਗੁਰੂ ਦੀ ਪ੍ਰਸੰਨਤਾ ਲਈ ਸਭ ਤੋਂ ਉੱਚਾ ਸੁੱਚਾ ਸਾਧਨ ਹੈ, ਮਹਾਨ ਜਪਤ ਹੈ। ਉਹ ਜਿਵੇਂ ਆਪ ਵੀ ਗੁਰੂ ਅਰਜਨ ਦੇਵ ਜੀ ਨੇ ਗਰੀਬਾ ਗਦ ਗਰੀਬੀ ਕਦਾ ਹਮਾਰੀ ਖੰਨਾ ਸਗਰ ਰੇਣ ਸ਼ਿਆਰੀ, ਇਹ ਜਿਹੜਾ ਗਰੀਬੀ ਭਾਵ ਹੈ ਨਿਮਰਤਾ ਹੈ, ਇਹ ਸਾਡਾ ਗਦਾ ਹੈ, ਗੁਰਜ ਸ਼ਸਤਰ ਹੈ। ਜਿਵੇਂ ਹਨੂੰਮਾਨ ਦੇ ਹੱਥ ਵਿੱਚ ਵੀ ਉਹ ਗਦਾ ਜੀ ਗੁਰਜੀ ਫੜੀ ਹੋਈ ਹੈ, ਜੋ ਸੱਤ ਅੱਠ ਪਹਿਲੂਆਂ ਵਾਲੀ ਲਿਖਣਾ ਜੀਆਂ ਵਾਲੀ ਹੁੰਦੀ ਹੈ, ਜਦੋਂ ਵੀ ਉਹਨੂੰ ਚਲਾਈਏ ਤੇ ਉਦੋਂ ਹੀ ਉਹ ਕਪਾਲ ਕਿਰਿਆ ਕਰ ਦਿੰਦੀ ਹੈ। ਇਸ ਕਰਕੇ ਹੇ ਦਰਗੁਰੂ ਘਰ ਦੇ ਜਿਹੜੀ ਨਿਮਰਤਾ ਕਰੀ ਵੀ ਇਹੀ ਬਹੁਤ ਵੱਡਾ ਗੁਰਜ ਸ਼ਾਸਤਰ ਹੈ। ਇਹਦੇ ਨਿਮਰਤਾ ਭਾਵ ਭਗਤੀ ਨੂੰ ਗੁਰੂ ਮਹਾਰਾਜ ਨੇ ਤਰਜੀਹ ਦਿੱਤੀ ਅਤੇ ਕਹਿ ਦਿੱਤੇ ਵੀ ਇਹਨਾਂ ਦੀ ਸੇਵਾ ਕੀਤੀ ਸਾਨੂੰ ਭਾ ਰਹੀ ਹੈ, ਚੰਗੀ ਲੱਗ ਰਹੀ ਹੈ, ਸਾਰਾ ਕੁਛ ਹਾਸਲ ਕਰ ਲੈਣਗੇ, ਬਹੁਤ ਹੀ ਲੋਕਾਂ ਦਾ ਉਧਾਰ ਕਰਨਗੇ, ਇਹਨਾਂ ਦੇ ਨਾਲ ਲੱਗ ਕੇ ਬੇਅੰਤਾਂ ਦੀ ਕਲਿਆਣ ਹੋਵੇ, ਬੇਅੰਤ ਤਰਨਗੇ। ਸੋ ਇਸ ਤਰ੍ਹਾਂ ਦੇ ਜੋ ਆਪ ਜੀ ਨੇ ਵਰ ਰੂਪ ਬਚਨ ਕਹੇ ਸੀ ਗੁਰੂ ਰਾਮਦਾਸ ਸਾਹਿਬ ਪ੍ਰਤੀ, ਉਹ ਕੱਲ੍ਹ ਦੇ ਇਤਿਹਾਸ ਵਿੱਚ ਆਪਾਂ ਸਾਰੇ ਵਿਸਥਾਰ ਨਾਲ ਸੁਣ ਹੀ ਲਏ ਸਨ। ਅਜੇ ਅੱਗੇ ਇਤਿਹਾਸ ਵਿੱਚ ਪ੍ਰਸੰਗ ਆ ਰਹੇ, ਸੁਣੀਏ ਜੀ। ਭਗਤ ਖਜ਼ਾਨਾ ਖੁੱਲ ਰਹੇ। ਕਵੀ ਸੰਤੋਖ ਸਿੰਘ ਜੀ ਕਹਿੰਦੇ, ਹੇ ਸਰੋਤਾ ਜਨੋ, ਕਥਾ ਸੁਣਨ ਵਾਲਿਓ, ਜੋ ਪ੍ਰੇਮਾ ਭਗਤੀ ਦਾ ਖਜ਼ਾਨਾ ਹੈ ਉਹ ਖੁੱਲ ਰਿਹਾ ਹੈ ਸਤਿਗੁਰ ਕੇ ਦਰਬਾਰ। ਸਤਿਗੁਰੂ ਅਮਰਦਾਸ ਸਾਹਿਬ ਜੀ ਪਾਵਨ ਪਵਿੱਤਰ ਦਰਬਾਰ ਦੇ ਵਿੱਚ ਚਾਰ ਪਦਾਰਥ ਸੰਗਤ ਹੈ, ਪ੍ਰੇਮਾ ਭਗਤੀ ਖੁੱਲੀ ਬਖਸ਼ਦੇ ਹੈ, ਪ੍ਰੇਮ ਨਾਲ ਭਗਤੀ ਕਰਨ ਦੀ ਬਖਸ਼ਿਸ਼ ਕਰਦੇ, ਉੱਥੇ ਨਾਲ ਹੀ ਨਾਲ ਜਿਹੜੇ ਚਾਰੇ ਪਦਾਰਥ ਧਰਮ ਅਰਥ ਕਾਮ ਮੋਹ ਦੇਈ ਜਾਂਦੇ ਹਨ। ਦੇਤ ਲਗਤ ਨਹਿ ਬਾਰ, ਇਹ ਨਹੀਂ ਵੀ ਚਲੋ ਵੀ ਇਹ ਤਾਂ ਦਸ ਵੀਹ ਸਾਲ ਇੱਥੇ ਸੇਵਾ ਕਰੇ ਅਤੇ ਫਿਰ ਇਹ ਚਾਰ ਪਦਾਰਥ ਦੇਵਾਂਗੇ, ਨਾ ਦਿੰਦਿਆਂ ਹੋਇਆ ਸਤਿਗੁਰੂ ਦੇਰੀ ਨਹੀਂ ਲਾਉਂਦੇ ਹੈ। ਜਿਹੜਾ ਕੋਈ ਸ਼ਰਧਾ ਨਾਲ ਪ੍ਰੇਮ ਨਾਲ ਭਗਤੀ ਕਰਦਾ ਗੁਰੂ ਕੇ ਦਰਬਾਰ ਵਿੱਚ, ਉਹਨੂੰ ਸਹਿਜੇ ਹੀ ਇਹ ਛੇਤੀ ਪਦਾਰਥ ਦੇਈ ਜਾਂਦੇ, ਢਿੱਲ ਨਹੀਂ ਕਰਦੇ ਹਨ। ਚੌਪਈ ਤੀਰਥ ਪਰਮ ਰਚਿਓ ਵੱਡ ਪੁੰਨਿਆ। ਫਿਰ ਜਿਹੜਾ ਇਹ ਬੋਲੀ ਸਾਹਿਬ ਤੀਰਥ ਹੈ, ਮਹਾਨ ਰਚਿਆ, ਜੋ ਬਹੁਤ ਵੱਡਾ ਪੁੰਨ ਕੀ ਹੈ, ਪਵਿੱਤਰ ਹੈ। ਸੇਵਤ ਭਏ ਪੁਰਖ ਸੇ ਧਾਨਿਆ। ਹਾਂ, ਜਿੰਨਾ ਜਿੰਨਾ ਪੁਰਖਾਂ ਨੇ ਬੋਲੀ ਸਾਹਿਬ ਬਣਾਉਣ ਦੀ ਸੇਵਾ ਕੀਤੀ ਹੈ, ਸੇਵਾ ਕਰਨ ਵਾਲੇ ਪੁਰਖ ਵੀ ਧੰਤਾ ਯੋਗ ਹੋ ਗਏ। ਮਹਾ ਮਹਾਤਮ ਹੈ ਜਿਸ ਕੇਰਾ, ਬੋਲੀ ਸਾਹਿਬ ਮਹਾਨ ਤੀਰਥ ਦਾ ਜਿਹੜਾ ਮਹਾਤਮ ਕੀ ਫਲ ਹੈ ਉਹ ਵੀ ਬਹੁਤ ਜ਼ਿਆਦਾ ਹੈ, ਬਹੁਤ ਵੱਡਾ ਹੈ। ਜਿਸ ਮੱਜੈ ਫਲ ਲਹਿ ਕਨੇਰਾ, ਬੋਲੀ ਸਾਹਿਬ ਵਿੱਚ ਇਸ਼ਨਾਨ ਕੀਤਿਆਂ ਹੋਇਆਂ ਬੜਾ ਤਕੜੀ ਫਲ ਲੈਂਦਾ ਹੈ ਇਸ਼ਨਾਨ ਕਰਨ ਵਾਲਾ। ਸੁੰਦਰ ਸੀਤਲ ਨਿਰਮਲ ਖਰੋ, ਬੋਲੀ ਸਾਹਿਬ ਵਿੱਚ ਬੜਾ ਸੋਹਣਾ ਤੇ ਠੰਡਾ ਤੇ ਮੈਟ ਤੋਂ ਰਹਿ ਸ਼ੁੱਧ ਪਵਿੱਤਰ ਜਲ ਖੜੋਤਾ ਹੋਇਆ ਹੈ। ਅਤ ਗੰਭੀਰ ਨੀਰ ਜਹਿ ਭਰੋ, ਇਸ ਬੋਲੀ ਸਾਹਿਬ ਦੇ ਵਿੱਚ ਜਿਹੜਾ ਪਾਣੀ ਬੜਾ ਡੂੰਘਾ ਭਰਿਆ ਹੋਇਆ, ਇਸੇ ਕਰਕੇ ਹੇਠਾਂ ਜਾਲ ਜਲ ਆਇਆ ਹੋਇਆ, ਕਿਉਂਕਿ ਬਹੁਤਾ ਡੂੰਘਾ ਹੋਣ ਕਰਕੇ ਕੋਈ ਐਸਾ ਹੀ ਨਾ ਭਾਣਾ ਵਰਤ ਜਾਏ। ਉਹ ਸਾਢੇ ਕੁ ਚਾਰ ਪੰਜ ਫੁੱਟ 'ਤੇ ਇਸ ਤਰ੍ਹਾਂ ਹੇਠਾਂ ਜਾਲ ਜਲ ਲੋਹੇ ਦਾ ਉਹਨਾਂ ਦੇ ਲਾਇਓ, ਹੇਠਾਂ ਬਹੁਤ ਤਕੜਾ ਡੂੰਘਾ ਹੈ ਇਹ ਪਾਣੀ। ਇਸੇ ਕਰਕੇ ਭਾਈ ਮਾਣਕ ਜੀ ਜਦੋਂ ਘਣ ਮਾਰਨ ਗਏ ਸੀ, ਉਹ ਕਰਜ਼ਾ ਤੋੜਨ ਗਏ ਸੀ, ਵਿਚੇ ਡੁੱਬ ਡੁੱਬ ਗਏ ਸੀ, ਉਹ ਇੱਥੇ ਕਹਿ ਰਹੇ ਵੀ ਬੜਾ ਡੂੰਘਾ ਪਾਣੀ ਜਿੱਥੇ ਭਰਿਆ ਹੋਇਆ ਹੈ। ਦੱਖਣ ਦਿਸ਼ਮਹ ਝਰਨਾ ਬਹਿਓ, ਦੱਖਣ ਦੀ ਤਰਫ ਦੱਖਣ ਦੀ ਵਾਹੀ ਕਹਿੰਦੇ ਝਰਨਾ ਬਗ ਰਿਹਾ ਚੱਲ ਰਿਹਾ। ਸੁਰਸਰ ਕੋ ਪ੍ਰਵਾਹ ਤਹਿ ਲਹਿਓ, ਉੱਥੇ ਕਹਿੰਦੇ ਗੰਗਾ ਦਾ ਜਿਹੜਾ ਪ੍ਰਵਾਹ ਵਗਦਾ ਹੋਇਆ ਲਿਹਾ ਕੀ ਜਾਣਿਆ ਜਾਂਦਾ ਹੈ। ਰਚੀ ਚੁਰਾਸੀ ਜਿਹ ਸੌ ਪਾਨ, ਜਿਸ ਬੋਲੀ ਸਾਹਿਬ ਦੀ ਆਪ ਜੀ ਨੇ ਕਹਿੰਦੇ 84 ਪੌੜੀਆਂ ਰਚੀਆਂ ਬਣਵਾਈਆਂ ਹਨ। ਗਿਣ ਜਬ ਦੇਖੀ ਕਿਰਪਾ ਨਿਦਾਨ, ਕਿਰਪਾ ਦੇ ਖਜ਼ਾਨੇ ਗੁਰੂ ਅਮਰਦਾਸ ਸਾਹਿਬ ਨੇ ਪੌੜੀਆਂ ਦੀ ਗਿਣਤੀ ਕੀਤੀ ਹੈ ਤੇ ਦੇਖੀਆਂ ਹਨ ਵੀ ਇੱਥੇ 84 ਪੌੜੀਆਂ ਹਨ। ਮੁਖ ਤੇ ਬਾਕ ਕਹਿਓ ਤਿਸ ਕਾਲ, ਗੁਰੂ ਅਮਰਦਾਸ ਸਾਹਿਬ ਜੀ ਨੇ ਉਸ ਵੇਲੇ ਆਪਣੇ ਮੁਖ ਤੋਂ ਵਰਰੂ ਬਚਨ ਕਿਹਾ ਉਸ ਸਮੇਂ, ਜੋ ਸਿੱਖ ਦਰਸ ਹੈ ਪ੍ਰੇਮ ਵਿਸਾਲ, ਜਿਹੜਾ ਗੁਰੂ ਕਾ ਸਿੱਖ ਬੌਲੀ ਸਾਹਿਬ ਦੇ ਆ ਕੇ ਬੜੇ ਪ੍ਰੇਮ ਦੇ ਨਾਲ ਦਰਸ਼ਨ ਕਰੇਗਾ, ਬਾਰ 84 ਕਰ ਹੈ ਇਸ਼ਨਾਨ, ਦਰਸ਼ਨ ਕਰਕੇ ਤੇ ਬੌਲੀ ਸਾਹਿਬ ਦੇ ਵਿੱਚ 84 ਵਾਰੀ ਇਸ਼ਨਾਨ ਕਰੇਗਾ, ਇਤਨੇ ਜਪ ਜੀ ਪਾਠ ਬਖਾਨ, ਇੰਨੇ ਹੀ ਪਾਠ 84 ਵਾਰੀ ਇਸ਼ਨਾਨ ਦੇ ਨਾਲ 84 ਹੀ ਪਾਠ ਕਰੇਗਾ, ਸਤਿਗੁਰ ਮੂਰਤ ਕਰਕੇ ਧਿਆਨ, ਜੋ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਹਨਾਂ ਦੇ ਸਰੂਪ ਦਾ ਧਿਆਨ ਕਰਕੇ, ਮਿਟ ਹੈ 84 ਆਵਨ ਜਾਨ, ਇਸ ਤਰ੍ਹਾਂ ਅਰਦਾਸ ਕਰੇਗਾ 84 ਪਾਠ ਕਰਕੇ ਉਹਦਾ ਜਿਹੜਾ ਆਉਣਾ ਜਾਣਾ ਮਿਟ ਜਾਏਗਾ। ਕਈ 84 ਪਾਠ ਤਾਂ ਉੱਥੇ ਕਰਦੇ ਨੇ ਪਰ ਕਰਦੇ ਆਪਣੀ ਮਨ ਮਰਜ਼ੀ ਨਾਲ ਹੈ, ਪਰ ਮਰਜ਼ਾਦਾ ਇਹ ਹੈ ਵੀ ਜਦੋਂ ਇਹ ਅਰਦਾਸ ਕਰਕੇ 84 ਪਾਠ ਕਰਨ ਲੱਗ ਜਾਣੇ ਹਨ, ਵਿੱਚ ਨਹੀਂ ਕੋਈ ਕਿਰਿਆ ਕਰਨੀ ਹੈ, ਨਾ ਕੋਈ ਖਾਣਾ ਪੀਣਾ, ਨਾ ਬੋਲਣਾ ਚੱਲਣਾ ਹੈ। ਹੁਣ ਠੀਕ ਹੈ ਵੀ ਇੰਨਾ ਚਿਰ, ਕਿਉਂਕਿ 12-14 ਘੰਟੇ ਤੋਂ ਉੱਪਰ ਸਮਾਂ ਲੱਗ ਜਾਂਦਾ ਹੈ, ਜੇ ਬਹੁਤੀ ਤੇਜ਼ੀ ਜੀ ਕਰੀਏ ਕਈ ਵਾਰੀ ਫਿਰ ਜਪਜੀ ਸਾਹਿਬ ਦੇ ਅੱਖਰ ਰਹਿ ਰੁ ਜਾਂਦੇ ਹਨ। ਇਸ ਤਰ੍ਹਾਂ ਯਾਨੀ 14 ਘੰਟੇ ਘੱਟੋ ਘੱਟ ਲੱਗ ਜਾਣੇ ਚਾਹੀਦੇ, ਇਸ ਤੋਂ ਵੱਧ ਲੱਗ ਜਾਣ ਤਾਂ ਫਿਰ ਸਫਲੇ ਸਫਲੇ ਹੈ, ਕਈ ਤਾਂ 18-18, 20-20 ਘੰਟੇ ਵੀ ਲਾਉਂਦੇ ਹਨ। ਇਉਂ ਜਿਹੜੇ ਕੋਈ ਸ਼ਰਧਾ ਭਾਵ ਨਾਲ ਪੂਰੇ ਭਾਵਨਾ ਨਾਲ ਕਰਦੇ ਹੈ, ਉੱਥੇ ਕਲਾ ਵਰਤਦੀ ਹੈ, ਅੰਦਰ ਅਨੁਭਵ ਹੋ ਜਾਂਦਾ ਵੀ ਹਾਂ ਸਤਿਗੁਰੂ ਦੀ ਮਿਹਰ ਹੋ ਗਈ ਹੈ, ਕਿਉਂਕਿ ਮਨ ਦਾ ਟਿਕਾ ਹੋ ਜਾਂਦਾ, ਮਸਤੀ ਚੜ ਜਾਂਦੀ ਹੈ। ਜਪਜੀ ਸਾਹਿਬ ਦੇ ਫਿਰ ਆਪਣੇ ਆਪ ਹੀ ਉਹ ਲਗਾਤਾਰ ਹੁਣ 18 ਘੰਟੇ ਕੀਤੇ ਹੈ ਅਤੇ ਉੱਧਰ ਮਨ ਦਾ ਚੁਕਾਜਾ ਹੋ ਜਾਂਦਾ, ਫਿਰ ਆਪੇ ਹੀ ਹੋਣ ਲੱਗ ਪੈਂਦੇ ਹਨ, ਅਤੇ ਉਦੋਂ ਕੋਈ ਸੰਭਾਲ ਲਏ ਫਿਰ ਤਾਂ ਬਹੁਤ ਹੀ ਬਖਸ਼ਿਸ਼ ਹੋ ਜਾਂਦੀ ਹੈ, ਸਤੇ ਸਿੱਧੀ ਹੈ ਚੱਲਣ ਲੱਗ ਪੈਦਾ ਬਾਣੀ ਦਾ ਪ੍ਰਵਾਹ। ਕਿਉਂ ਵੀ ਕਲਾ ਵਰਤ ਜਾਣੀ ਕਈ ਸਿੰਘ ਦੱਸਦੇ ਸਨ, ਕਿਉਂ ਗੁਰੂ ਮਹਾਰਾਜ ਦੀ ਕਿਰਪਾ ਜਿੱਥੇ ਆਹ ਮਿਟਿਆ ਉੱਥੇ ਆਹ ਵੀ ਹੋ ਗਿਆ ਨਾਲ ਹੀ ਕਾਰਜ, ਜਿੱਥੇ ਜ਼ੋਰ ਲਾਉਂਦੇ ਸੀ ਵੀ ਇਹ ਬਾਣੀ ਦਾ ਪ੍ਰਵਾਹ ਚੱਲ ਪਏ, ਹੇਠੇ ਪੈਰ ਬਾਣੀ ਸੁਰਤ ਬਿਰਤੀ ਨਾਲ ਹੀ ਪੜ੍ਹੀ ਜਾਈਏ ਹੋਈ ਜਾਏ, ਅਤੇ ਉਹ ਨਹੀਂ ਹੁੰਦਾ ਸੀ। ਇੱਥੇ 84 ਪਾਠ ਕਰਿਆ, ਨਾਲੇ ਉਧਰੋਂ ਫਿਕਰ ਫਾਕਾ ਮਿਟ ਗਿਆ, ਨਾਲੇ ਆਹ ਗੱਲ ਬਣ ਗਈ। ਇਸ ਤਰ੍ਹਾਂ ਯਾਨੀ ਕਿਰਿਆ ਕਰਮ ਕੋਈ ਨਹੀਂ ਕਰਨਾ ਹੈ। ਕਈ ਵਾਰੀ ਸਵਾਲ ਹੁੰਦਾ ਹੈ ਵੀ ਫਿਰ ਲਘੂ ਸ਼ੰਕਾ ਤਾਂ ਇੰਨੇ ਪਾਣੀ ਦੇ ਵਿੱਚ ਜਦੋਂ ਰਹਿਣਾ ਇੰਨਾ ਸਮਾਂ, ਫਿਰ ਇਹ ਜ਼ਰੂਰ ਹੋਊਗੀ ਨਾ। ਉਹ ਪਹਿਲਾਂ ਤੁਸੀਂ ਜਿਹੜੀ ਸ਼ੱਕਰ ਹੈ ਨਾ ਉਹ ਘਿਓ ਘੂ ਜਾਂ ਖੁੱਲ੍ਹਾ ਡੁੱਲਾ ਪਾ ਕੇ ਅਤੇ ਰੱਜ ਕੇ ਖਾ ਲਓ, ਅਤੇ ਉਦੋਂ ਬਾਅਦ ਫਿਰ ਜਿਹੜੀ ਤੇਲ ਦੀ ਸਰੀਰ ਦੇ ਉੱਪਰ ਪੂਰੀ ਪੂਰੀ ਖੁੱਲ੍ਹੀ ਮਾਲਸ਼ ਕਰ ਲਓ, ਅਤੇ ਜਦੋਂ ਤੇਲ ਦੀ ਅਸੀਂ ਮਾਲਸ਼ ਕਰਾਂਗੇ ਰੋਮਾਂ ਰਾਹੀਂ ਪਾਣੀ ਅੰਦਰ ਨਹੀਂ ਪ੍ਰਵੇਸ਼ ਹੋਊਗਾ, ਰੋਮ ਤੇਲ ਨਾਲ ਬੰਦ ਹੋ ਜਾਣਗੇ। ਜਦੋਂ ਅਸੀਂ ਰੱਜ ਕੇ ਸ਼ੱਕਰ ਖਾ ਲਈ ਫਿਰ ਪਿਸ਼ਾਬ ਦੀ ਕਿਰਿਆ ਬਿਲਕੁਲ ਹੁੰਦੀ ਨਹੀਂ ਆ। ਇਹ ਤਾਂ ਤੁਸੀਂ ਕਰਾਉਂਗੇ ਫਿਰ ਜਦੋਂ ਤੁਸੀਂ 84 ਪਾਠ ਵੀ ਕਰ ਲਓਗੇ ਫਿਰ ਵੀ ਤੁਹਾਨੂੰ ਨਹੀਂ ਇਹ ਕੋਈ ਕਿਰਿਆ ਹੋਊ, ਘੰਟੇ 2 ਘੰਟੇ ਫਿਰ ਵੀ ਹੋਰ ਲੰਘ ਜਾਣਗੇ। ਉਹ ਤਾਂ ਭਾਵੇਂ ਕਿੰਨੀ ਇਹ ਕਿਰਿਆ ਛੇਤੀ ਹੁੰਦੀ ਹੈ, ਪਰ ਜਦੋਂ ਇਹ ਅਸੀਂ ਸ਼ੱਕ ਛਕਾ ਲਵਾਂਗੇ ਬਿਲਕੁਲ ਨਹੀਂ ਹੋਊਗੀ। ਇਸ ਤਰ੍ਹਾਂ ਇਹ ਸ਼ੱਕਰ ਛਕ ਛਕਾ ਕੇ ਆ ਪਹਿਲਾਂ ਜਾਣੀ ਇੱਕ ਦਿਨ ਪ੍ਰਸ਼ਾਦਾ ਸ਼ਾਮ ਨੂੰ ਅਸੀਂ ਛੱਡ ਦੇਣਾ ਹੈ, ਉਹ ਨਹੀਂ ਛਕਣਾ ਛਕਾਉਣਾ ਹੈ। ਥੋੜ੍ਹਾ ਬਹੁਤਾ ਅੰਮ੍ਰਿਤ ਵੇਲੇ ਇਸ਼ਨਾਨ ਆਦਿਕ ਦੀ ਕਿਰਿਆ ਕਰਕੇ ਦੁੱਧ ਵਗੈਰਾ ਛਕ ਲੈਣਾ ਹੈ। ਫਿਰ ਇਸ ਤਰ੍ਹਾਂ ਤੁਸੀਂ ਕਰੀਬਨ 9-10 ਵਜੇ ਲੱਗ ਜਾਓ, ਕਿਉਂਕਿ ਜਿੰਨੀ ਸੰਗਤ ਹੈ ਉਹ ਫਿਰ ਜਿਹੜੀ ਰਾਤ ਨੂੰ ਆਈ ਹੁੰਦੀ ਉਹਨਾਂ ਨੇ ਦਰਸ਼ਨ ਕਰਕੇ ਹੀ ਜਾਣਾ ਹੁੰਦਾ, ਉਹ ਫਿਰ ਚਲੀ ਜਾਂਦੀ ਹੈ। ਜਿਹੜੀ ਸ਼ਾਮ ਨੂੰ ਨਵੀਂ ਸੰਗਤ ਆਉਂਦੀ ਉਹ ਅੱਕੀ ਥੱਕੀ ਹੁੰਦੀ, ਉਹ ਕਹਿੰਦੇ ਸਵੇਰੇ ਇਸ਼ਨਾਨ ਕਰਾਂਗੇ, ਅਤੇ ਸ਼ਾਮ ਦੇ ਸਮੇਂ ਫਿਰ ਬੋਲੀ ਸਾਹਿਬ ਦੀ ਜਿਹੜੀ ਭੀੜ ਆ ਬਹੁਤ ਘੱਟ ਹੁੰਦੀ ਹੈ, ਜੇ ਕੋਈ ਆਉਂਦੇ ਮਾੜਾ ਮੋਟਾ ਚੂੜਾ ਚੂੜਾ ਲੈ ਕੇ ਚਲੇ ਜਾਂਦੇ। ਇਸ ਤਰ੍ਹਾਂ ਫਿਰ ਸਾਰੀ ਰਾਤ ਤਕਰੀਬਨ 2-2:30 ਵਜੇ ਤੱਕ ਇਹ ਫਿਰ ਪਾਠ ਹੋ ਜਾਂਦੇ, 3 ਵਜੇ ਵੀ ਹੋ ਜਾਂਦੇ ਜਦੋਂ ਅਸੀਂ ਪਹਿਲਾਂ ਲੱਗ ਜਾਵਾਂਗੇ 10-11 ਵਜੇ। ਫਿਰ ਇਕਾਂਤ ਹੁੰਦੀ ਹੈ, ਕੋਈ ਆਉਂਦਾ ਜਾਂਦਾ ਨਹੀਂ ਹੈ। ਇਸ ਤਰ੍ਹਾਂ ਇਹ ਜਦੋਂ ਅਸੀਂ ਇਸ਼ਨਾਨ ਕਰਕੇ ਆਵਾਂਗੇ ਉਦੋਂ ਅਸੀਂ 2 ਕੱਪੜੇ ਕੋਲ ਰੱਖਣੇ ਨੇ, ਇੱਕ ਜਿਹੜਾ ਉਹ ਜਿਹਦੇ ਨਾਲ ਪਿੰਡਾਂ ਜਾਂ ਪਹਿਲਾਂ ਪਾਣੀ ਜਾ ਲਾਉਣਾ ਉਹ ਰੱਖ ਲੈਣਾ, ਇੱਕ ਸੁੱਕਾ ਰੱਖਣਾ ਹੈ, ਉਹ ਪਾਣੀ ਜਾਂ ਉੱਪਰੋਂ ਲਾਹ ਕੇ ਪਰਨੇ ਨਾਲ ਅਤੇ ਸੁੱਕਾ ਉੱਪਰ ਲੈ ਲੈਣਾ ਹੈ। ਇਹਦੇ ਨਾਲ ਫਿਰ ਠੰਡ ਨਹੀਂ ਲੱਗਦੀ, ਸਰੀਰ ਗਰਮ ਰਹਿੰਦਾ ਹੈ, ਨਹੀਂ ਤਾਂ ਦੰਦ ਵੱਜਣ ਲੱਗ ਜਾਂਦੇ ਆ। ਅਤੇ ਇਹਨਾਂ ਜ਼ਰੂਰ ਧਿਆਨ ਰੱਖਣਾ ਵੀ 20-30 ਜਿਹੜੇ ਜਪਜੀ ਸਾਹਿਬ ਦੇ ਪਾਠ ਹੈ ਨਾ, ਉਹ ਕਰਨੇ ਬਹੁਤ ਔਖੇ ਹੁੰਦੇ ਆ। ਉਦੋਂ ਮਨ ਭਟਕਦਾ ਵੀ ਛੱਡ ਖਹਿੜਾ, ਵੀ ਇਹ ਨਹੀਂ ਆਪਾਂ ਤੋਂ ਨਹੀਂ ਹੋਣੇ ਹੈ। ਪਰ ਜਦੋਂ ਤੁਸੀਂ 40 ਕਰ ਲਏ ਉਦੋਂ ਹੀ ਮਹਾਰਾਜ ਦੀ ਕਲਾ ਵਰਤ ਜਾਣੀ, ਫਿਰ ਤੁਹਾਡਾ ਮਨ ਲੱਗਣ ਲੱਗ ਜਾਊਗਾ ਵੀ ਹੁਣ ਤਾਂ ਹੋ ਗਏ। ਪਰ 40 ਤੋਂ ਪਹਿਲਾਂ ਪਹਿਲਾਂ ਮਨ ਜ਼ਰੂਰ ਡੋਲੂ, ਗੇੜੇ ਖਾਓ ਵੀ ਕਿੱਥੇ ਪੰਗਾ ਲੈ ਲਿਆ ਤੂੰ, ਕਿਉਂਕਿ ਉੱਧਰੋਂ ਵੀ ਜਿਹੜੇ ਪਾਪ ਸਾਡੇ ਕੀਤੇ ਨਾ ਪੂਰਾ ਪੂਰਾ ਡਿੱਕਾ ਲਾਉਂਦੇ, ਨਿਕਲ ਚੱਲਿਆ ਸਾਡੇ ਚੱਕਰ 'ਚੋਂ। ਇਹ ਅਸੀਂ ਇਹਨੂੰ ਇੰਨੇ ਜਨਮਾਂ 'ਚ ਤੰਗ ਕਰਨਾ ਸੀ, ਇਹਨੇ ਹੁਣ 12 ਘੰਟੇ 'ਚ ਨਿਕਲ ਜਾਣਾ ਹੈ, ਇਹ ਕਿਉਂ ਨਿਕਲ ਜੇ ਸਾਡੇ ਪੰਜੇ 'ਚੋਂ। ਇਸ ਕਰਕੇ ਉਹ ਵੀ ਆਪਣਾ ਪੂਰਾ ਬਲ ਲਾਉਂਦੇ ਹੈ। ਪਰ ਜਿਹਨਾਂ ਨੇ ਉਹ ਕੋਈ ਚੰਗੇ ਸਾਧੂਆਂ ਦੀ ਸੰਗਤ ਕੀਤੀ ਉਹਨਾਂ ਤੋਂ ਪੁੱਛ ਪਛਾ ਕੇ ਉਹਦੇ ਉਹ ਫਿਰ ਕਾਮਯਾਬ ਹੋ ਜਾਂਦੇ, ਨਹੀਂ ਤਾਂ ਉੱਥੇ ਦੇਖਿਆ ਜਾਂਦਾ ਕਈ ਤਾਂ ਬਸ ਐਂ ਹੈ ਵੀ ਚਾਹ ਜੀ ਪੀ ਲਏ, ਕਿਤੇ ਪੂਜੀਆ ਬਦਾਣਾ ਜਾਂ ਖਾ ਲਿਆ, ਕਿਤੇ ਬਾਜ਼ਾਰ 'ਚ ਫਿਰੇ ਆਏ, ਚਲੋ ਫਿਰ ਆ ਲੱਗੇ ਜੀ। ਜਾਣੀ ਇੱਕ ਵੀ 84 ਪਾਠ ਕਰਨੇ ਆ, ਉਂਝ ਕੋਈ ਮਰਜ਼ਾਦਾ ਨਹੀਂ, ਮਨ ਮਰਜ਼ੀ ਦਾ ਕੰਮ ਹੈ। ਸੋ ਇਸ ਤਰ੍ਹਾਂ ਇਹ ਪ੍ਰਵਾਨ ਨਹੀਂ ਹੁੰਦਾ ਹੈ। ਇੱਕ ਸਿੰਘ ਉਹ 10 ਘੰਟਿਆਂ 'ਚ ਹੀ ਫਟਾਫਟ ਕਰਿਆਉਂਦਾ ਸੀ, ਮਹਾਂਪੁਰਸ਼ ਕਹਿੰਦੇ ਨਹੀਂ ਇਹ ਨਹੀਂ, ਘੱਟੋ ਘੱਟ ਤੂੰ 12 ਘੰਟੇ ਤੋਂ ਉੱਤੇ ਸਮਾਂ ਲਾ, ਇਹਦੇ ਨਾਲ ਤਾਂ ਤੇਰੇ ਜਪਜੀ ਸਾਹਿਬ ਦੇ ਪਾਠ ਸ਼ੁੱਧ ਨਹੀਂ ਹੁੰਦੇ ਹੋਣਗੇ, ਅਤੇ ਗਲਤੀਆਂ ਬਹੁਤ ਹੁੰਦੀਆਂ ਹਨ। ਸ਼ੁੱਧ ਪੜ੍ਹ, ਮਨ ਲਾ ਕੇ ਪੜ੍ਹ ਅਤੇ ਜੀਣਾ ਕਰ, ਸਹਿਜ ਨਾਲ ਕਰ। ਇਸ ਤਰ੍ਹਾਂ ਜਾਣੀ ਉਹ 3-4 ਵਾਰੀ ਉਹਨੇ ਕਰਾਇਆ ਅਤੇ ਉਹਦਾ ਉਹੀ ਹਾਰ ਰਿਹਾ ਹੈ, 12 ਘੰਟਿਆਂ ਤੋਂ ਥੱਲੇ ਰਿਹਾ। ਕਹਿੰਦੇ ਨਹੀਂ ਇਹ ਨਹੀਂ ਤੇਰਾ ਨਹੀਂ ਕੰਮ ਬਣਿਆ। ਬਾਕੀ ਸਿੰਘ ਜਿਹੜੇ ਸੀ ਸਾਰਿਆਂ ਨੇ, ਕਿਸੇ ਨੇ 17 ਘੰਟੇ, ਕਿਸੇ ਨੇ 18 ਘੰਟੇ, ਕਿਸੇ ਨੇ 14 ਘੰਟੇ, ਕਿਸੇ ਨੇ 22-22 ਵੀ ਲਾਏ। ਜਿੰਨੇ ਵੱਧ ਸਮਾਂ ਲਾਇਆ ਉਹਨੇ ਫਿਰ ਕਹਿੰਦੇ ਵੀ ਹਾਂ ਤੇਰੇ 'ਤੇ ਸਤਿਗੁਰੂ ਦੀ ਮਹਾਨ ਕਿਰਪਾ ਹੋ ਗਈ, ਜਿਹਨਾਂ ਨੇ ਇੰਨਾ ਸਮਾਂ ਤੇਥੋਂ ਹੀ ਕਿਰਪਾ ਕਰਕੇ ਲਵਾ ਲਿਆ, ਇੱਧਰ ਸਮਾਂ ਲੱਗ ਗਿਆ ਹੈ। ਫਿਰ ਉਹ ਵਿਚਾਰ ਇਹ ਜਾਣੀ 84 ਪੌੜੀਆਂ ਦੇ ਵਿੱਚ ਇਸ਼ਨਾਨ ਕਰਕੇ 84 ਪਾਠ ਕਰਨ ਦੀ ਮਰਯਾਦਾ ਹੈ, ਅਤੇ ਨਾਲ ਇਹ ਵੀ ਕਿ ਜਦੋਂ ਇਹ 84 ਪਾਠ ਸ਼ੁਰੂ ਕਰਨੇ ਹੈ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਚਲੇ ਜਾਣਾ ਹੈ, ਅਰਦਾਸ ਕਰਨੀ ਹੈ। ਅਰਦਾਸ ਕਰਕੇ ਇੱਕ ਜਪਜੀ ਸਾਹਿਬ ਦਾ ਪਾਠ ਬਾਹਰ ਹੀ ਕਰਕੇ ਅਤੇ ਫਿਰ ਉਦੋਂ ਬਾਅਦ 84 ਪਾਠ ਅੰਦਰ ਜਾ ਕੇ ਸ਼ੁਰੂ ਕਰਨੇ ਹੈ ਵੀ ਮਹਾਰਾਜ ਕਿਰਪਾ ਕਰਨੀ ਹੈ। ਮਹਾਰਾਜ ਦਾ ਬਾਣੀ ਦਾ ਆਸਰਾ ਲੈ ਕੇ ਬਾਣੀ ਸ਼ੁਰੂ ਕਰ ਲੈਣੀ। ਜਦੋਂ 84 ਪਾਠ ਪੂਰੇ ਹੋ ਗਏ ਉਦੋਂ ਬਾਅਦ ਫਿਰ ਇੱਕ ਪਾਠ ਵੱਖਰਾ ਕਰ ਲੈਣਾ ਹੈ, ਉਹ ਜਿੱਥੇ ਗੁਰੂ ਰਾਮਦਾਸ ਸਾਹਿਬ ਜੀ ਨੇ ਉਹ ਥੜਾ ਬਣਾਇਆ ਸੀ ਨੇ, ਉਹ ਯਾਦ ਵਿੱਚ ਬਣਾਇਆ ਹੋਇਆ ਹੈ। ਜਿੱਥੇ ਪੌੜੀਆਂ ਸ਼ੁਰੂ ਹੁੰਦੀਆਂ ਨਾ, ਅਸੀਂ ਉਹ ਡੋੜੀ ਅੰਦਰ ਪ੍ਰਵੇਸ਼ ਕਰਦੇ ਹਾਂ, ਦਰਵਾਜ਼ੇ 'ਤੇ ਖੱਬੇ ਪਾਸੇ ਥੜਾ ਜਿਹਾ ਬਣਿਆ, ਇੱਕ ਸੱਜੇ ਪਾਸੇ ਬਣਿਆ ਹੈ, ਉਹ ਯਾਦ ਵਿੱਚ ਬਣਿਆ ਵੀ ਇੱਥੇ ਗੁਰੂ ਮਹਾਰਾਜ ਅੰਮ੍ਰਿਤ ਵੇਲੇ ਪਹਿੰਦੇ ਸੀ, ਇੱਥੇ ਸਵੇਰੇ ਪਹਿੰਦੇ ਸੀ। ਉਹ ਇੱਕ ਚੜ੍ਹਦੀ ਤਰਫ ਹੈ, ਇੱਕ ਸ਼ਿਵ ਦੀ ਤਰਫ ਹੈ, ਵੜਦਿਆਂ ਸਾਰ ਇੱਕ ਸੱਜੇ ਇੱਕ ਖੱਬੇ ਹੈ। ਉਹ ਫਿਰ ਸੱਜੇ ਪਾਸੇ ਜਿਹੜਾ ਥੜਾ ਬਣਿਆ ਨਾ, ਉਹ ਗੁਰੂ ਰਾਮਦਾਸ ਸਾਹਿਬ ਜੀ ਦਾ ਹੈ, ਉਹਦੇ ਹੇਠ ਬੈਠ ਕੇ ਕੋਲੇ ਬੈਠ ਕੇ ਫਿਰ ਉਹ ਜਪਜੀ ਸਾਹਿਬ ਦਾ ਪਾਠ ਕਰ ਲੈਣਾ ਹੈ। ਉਦੋਂ ਬਾਅਦ ਫਿਰ ਕੜਾਹ ਪ੍ਰਸ਼ਾਦ ਦੀ ਦੇਗ ਲੈ ਲੈਣੀ ਹੈ, ਫਿਰ ਥੋੜ੍ਹੀ ਬਹੁਤੀ ਜਿੰਨੀ ਕੁ ਭੇਟਾ ਹੈ, 5-10 ਰੁਪਈਏ, 11-21 ਜਿੰਨੇ ਕੁ ਹੈ ਬਿੱਤ, ਉਹਨਾਂ ਕੁ ਲੈ ਕੇ ਗੁਰੂ ਅਮਰਦਾਸ ਸਾਹਿਬ ਜੀ ਦਾ ਨਾਲ ਹੀ ਦਰਬਾਰ ਆ, ਉੱਥੇ ਪਹੁੰਚ ਜਾਣਾ ਹੈ। ਅਤੇ ਉਹ ਗ੍ਰੰਥ ਜੀ ਸਾਹਿਬਾਨ ਉਹ ਬੈਠਾ ਹੀ ਹੁੰਦਾ ਅਰਦਾਸ ਗਿਆ, ਉਹਨੂੰ ਬੇਨਤੀ ਕਰ ਦੇਣੀ ਹੈ ਵੀ ਗੁਰੂ ਮਹਾਰਾਜ ਨੇ ਕਿਰਪਾ ਕੀਤੀ ਹੈ, 84 ਪਾਠ ਕਰਵਾਏ ਨੇ, ਵੀ ਦਾਸ ਵੱਲੋਂ ਮਹਾਰਾਜ ਅੱਗੇ ਬੇਨਤੀ ਕਰੋ, ਮਹਾਰਾਜ ਵੀ ਮੇਰੀ 84 ਕੱਟ ਦਿਓ। ਇਸ ਤਰ੍ਹਾਂ ਜਾਣੀ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਮੱਥਾ ਟੇਕ ਕੇ ਅਰਦਾਸ ਕਰਾ ਕੇ ਫੇਰ ਸਮਾਪਤੀ ਕਰਨੀ ਹੈ। ਇਹ ਨਹੀਂ ਵੀ ਚਲੋ ਹੋਏ ਅਤੇ ਫਟਾਫਟ ਆਏ ਅਤੇ ਮੰਜੇ 'ਤੇ ਪਏ ਅਤੇ ਬਸ ਵੀ ਥੱਕ ਗਏ, ਨਾ ਉਹ ਪੂਰਾ ਕਰਕੇ ਆਉਣਾ ਹੈ। ਪਹਿਲਾਂ ਵੀ ਸਾਰੇ ਇਸ਼ਨਾਨ ਦੀ ਸ਼ੁੱਧੀ ਸਾਬਣ ਸੁਬਣ ਲਾ ਕੇ ਐਨ ਠੀਕ ਠਾਕ ਸ਼ੁੱਧ ਹੋ ਕੇ ਅਤੇ ਫੇਰ ਅੰਦਰ ਪ੍ਰਵੇਸ਼ ਹੋਣਾ ਹੈ। ਇਹਨੇ ਵੀ ਚਲੋ ਆਉਣਾ ਪਰ 84 ਵਾਰ ਨਹਾਉਣਾ, ਹੁਣ ਕੀ ਨਹਾਉਣ ਦੀ ਲੋੜ ਹੈ, ਨਾ ਪਹਿਲਾਂ ਸਾਰਾ ਐਂ ਪੂਰੀ ਪੂਰੀ ਬਾਹਰ ਸਫਾਈ ਟੂਟੀਆਂ 'ਤੇ ਕਰਨੀ ਹੈ, ਸਵੱਛਤਾ ਸਰੀਰ ਦੀ ਕਰਨੀ ਹੈ, ਫੇਰ ਇੱਧਰ ਜਾ ਕੇ ਪ੍ਰਵੇਸ਼ ਹੋਣਾ ਹੈ। ਕਿਉਂ ਜਿਹੜਾ ਮਰਿਆਦਾ ਨਾਲ ਕਰਦਾ ਉੱਥੇ ਗੁਰੂ ਦੀ ਕਲਾ ਵਰਤ ਜਾਂਦੀ, 84 ਮਿਟ ਜਾਂਦੀ ਹੈ। ਜਿਉਂ ਕਿਉਂ ਪਾਏ ਭਗਤ ਗੁਰ ਕੇਰੀ, ਹਾਂ ਜਿਵੇਂ ਕਿਵੇਂ ਵੀ ਹੋਵੇਗਾ ਉਹ ਗੁਰੂ ਦੇ ਪਾਸੋਂ ਪ੍ਰੇਮਾ ਭਗਤੀ ਪ੍ਰਾਪਤ ਕਰ ਲਏਗਾ, ਪ੍ਰੇਮ ਨਾਲ ਉਹ ਭਗਤੀ ਕਰਨ ਲੱਗ ਜਾਏ, ਫਿਰ ਜਿਹੜਾ ਵੀ ਕੋਈ ਕਾਰਜ ਕਰੇਗਾ ਵੱਧਾ ਚੱਟੀ ਨਹੀਂ, ਔਖਾ ਨਹੀਂ, ਸਹਿਜ ਵਿੱਚ ਪ੍ਰੇਮ ਨਾਲ ਉੱਥੋਂ ਹੋ ਜਾਏਗਾ। ਮਿਟ ਹੈ ਜੂਨ ਤੇ ਭ੍ਰਮਣ ਕੁਫੇਰੀ, ਹਾਂ ਇਸ ਤਰ੍ਹਾਂ ਦੇ 84 ਲੱਖ ਜੂਨ ਦੇ ਵਿੱਚ ਕਹਿੰਦੇ ਭਰਮਣਾ ਮਿਟ ਜਾਏਗਾ, ਜੋ ਬਹੁਤ ਕੁਫੇਰੀ ਕਹਿੰਦੇ ਖੋਟਾ ਫੇਰਾ ਖੋਟਾ ਚੱਕਰ ਹੈ, ਇਹ ਖਤਮ ਹੋ ਜਾਏਗਾ ਉਸਦਾ। ਅਪਰ ਮਨੋਰਥ ਧਾਰ ਕਰ ਨਾਵੈ, ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਹੇ ਗੁਰਸਿੱਖੋ, ਇਹ ਬੋਲੀ ਸਾਹਿਬ ਦੇ ਵਿੱਚ ਕੋਈ ਹੋਰ ਮਨ ਦੇ ਵਿੱਚ ਫੁਰਨਾ ਜਾ ਧਾਰ ਕੇ ਜਿਹੜਾ ਇਸ਼ਨਾਨ ਕਰ ਲਵੇਗਾ, ਸ਼ਰਧਾ ਧਰੈ ਤੁਰਤ ਸੋ ਪਾਵੈ, ਜਿਹੜਾ ਸ਼ਰਧਾ ਧਾਰ ਕੇ ਕਰੇਗਾ ਬੜੀ ਛੇਤੀ ਉਹ ਫੁਰਨਾ ਪਾ ਲਏਗਾ, ਉਹਦਾ ਫੁਰਨਾ ਉਸੇ ਵੇਲੇ ਪੂਰਾ ਹੋ ਜਾਏਗਾ। ਅਨਕ ਅਗਨ ਕੀ ਨਾਸ਼ਨ ਹਾਰੀ, ਇਹ ਜਿਹੜਾ ਬੋਲੀ ਸਾਹਿਬ ਤੀਰਥ ਬੜੇ ਪਾਪਾਂ ਦੇ ਨਾਸ਼ ਕਰਨ ਵਾਲੀ ਹੈ। ਭਾਈ ਬਾਪਿਕਾ ਨਿਰਮਲ ਬਾਰੀ, ਜਿਹੜੀ ਇਹ ਬੋਲੀ ਸਾਹਿਬ ਬਹੁਤ ਨਿਰਮਲ ਜਲ ਨਾਲ ਭਰੀ ਹੋਈ ਹੈ। ਗੁਰ ਸਿੱਖਿਅਨ ਹਰ ਖਾਵਨ ਵਾਰੀ, ਗੁਰੂ ਕੇ ਸਿੱਖ ਸੇਵਕ ਉਹਨਾਂ ਨੂੰ ਪ੍ਰਸੰਨ ਕਰਨ ਵਾਲੀ ਹੈ। ਜਲ ਪੀਏ ਨਿਰਮਲ ਉਰਕਾਰੀ, ਜਿਹੜਾ ਇਹਦਾ ਜਲ ਛਰਕ ਲੈਂਦਾ ਉਹਦੇ ਹਿਰਦੇ ਨੂੰ ਨਿਰਮਲ ਕਰ ਦੇਣ ਵਾਲੀ ਹੈ। ਕਰ ਇਸ਼ਨਾਨ ਦਾਨ ਜੇ ਦੇਵੈ, ਜਿਹੜਾ ਇਸ਼ਨਾਨ ਕਰਨ ਤੋਂ ਬਾਅਦ ਫਿਰ ਗੁਰੂ ਘਰ ਦੇ ਵਿੱਚ ਜਾ ਕੇ ਥੋੜਾ ਬਹੁਤਾ ਦਾਨ ਵੀ ਦੇਵੇਗਾ, ਭੇਟਾ ਕਰੇਗਾ ਮਾਇਆ। ਗੁਰਬਾਣੀ ਪੜ ਕਰ ਸੁਖ ਲੇਵੈ, ਨਾਲ ਗੁਰਬਾਣੀ ਦਾ ਪਾਠ ਕਰੇਗਾ, ਜਪਜੀ ਦੇ ਪਾਠ ਕਰੇਗਾ ਉਹ ਸੁਖ ਲਵੇਗਾ। ਤਿੰਨਕੋ ਫਲ ਹੋਵੇ ਅਬਨਾਸੀ, ਕਹਿੰਦੇ ਉਹ ਬੋਲੀ ਸਾਹਿਬ ਦੇ ਵਾਲੇ ਇਸ਼ਨਾਨ ਕਰਨ ਵਾਲੇ ਨੂੰ ਜਿਹੜਾ ਫਲ ਹੈ ਨਾਸ਼ ਤੋਂ ਰਹਿ ਤੀ, ਖਤਮ ਹੋਣ ਵਾਲਾ ਨੀ ਫਲ ਹੋਏਗਾ, ਮਿਲੀ ਜਾਏਗਾ ਫਲ ਉਸਨੂੰ। ਕਰ ਹੈ ਬਿਨਾਸ਼ਨ ਜਮ ਕੀ ਫਾਸੀ, ਹੋਰ ਤਾਂ ਹੋਰ ਕੀ ਹੈ, ਜਿਹੜਾ ਬੋਲੀ ਸਾਹਿਬ ਇਸ਼ਨਾਨ ਕਰੇਗਾ ਜਪ ਜੀ ਦੇ ਪਾਠ ਕਰੇ ਜਮਾਂ ਦੀ ਫਾਸੀ ਨੂੰ ਵੀ ਉਹ ਖਤਮ ਕਰ ਲਵੇਗਾ। ਇਸ ਵਿਦ ਅਨਕ ਮਹਾਤਮ ਤਾਹੇ, ਇਸ ਤਰ੍ਹਾਂ ਇਹ ਬੋਲੀ ਸਾਹਿਬ ਦੇ ਵਿੱਚ ਇਸ਼ਨਾਨ ਕਰਨ ਦਾ ਬੜਾ ਭਾਰੀ ਮਹਾਤਮ ਕੀ ਇਹ ਫਲ ਹੈ। ਸ੍ਰੀ ਗੁਰੂ ਅਮਰਦਾਸ ਮੁਖ ਪ੍ਰਾਹੇ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣੇ ਮੁਖ ਤੋਂ ਕਿਹਾ, ਕਰ ਹੈ ਆਪ ਇਸ਼ਨਾਨ ਸੁਨੀਰ, ਵੀ ਗੁਰੂ ਅਮਰਦਾਸ ਸਾਹਿਬ ਜੀ ਇਸ਼ਨਾਨ ਇਸ ਜਲ ਵਿੱਚ ਕਰਦੇ ਹੈ। ਹੋਏ ਬਹੁਤ ਸਿੱਖਿਅਨ ਕੀ ਪੀਰ, ਗੁਰੂ ਮਹਾਰਾਜ ਤੋਂ ਬਾਅਦ ਹੋਰ ਗੁਰਸਿੱਖਾਂ ਦੇ ਇਸ਼ਨਾਨ ਕਰਨ ਵਾਲੀ ਸਮੇਂ ਉੱਥੇ ਭੀੜ ਹੋ ਜਾਂਦੀ ਹੈ। ਕਰ ਹੈ ਚੌਪ ਸੋ ਮੱਜਨ ਸਾਰੇ, ਜਿੰਨੇ ਗੁਰੂ ਕੇ ਸਿੱਖ ਸੇਵਕ ਹੈ ਬੜੇ ਚਾਵਰ ਸ਼ਨਾ ਨਾਲ ਸ਼ਰਧਾ ਨਾਲ ਬੋਲੀ ਸਾਹਿਬ ਚ ਆ ਕੇ ਇਸ਼ਨਾਨ ਕਰਦੇ। ਬਹੁਰ ਸਰਾਰ ਹੈ ਸੁਜਾਸ ਪਸਾਰੇ, ਫਿਰ ਗੁਰੂ ਮਹਾਰਾਜ ਦਾ ਜਸ ਕਰਦੇ ਪਸਾਰ ਫਲਾਉਂਦੇ ਅਤੇ ਸਲੋਤਾ ਕਰਦੇ ਹਰ ਥਾਂ ਜਾ ਕੇ। ਧੰਨ ਗੁਰੂ ਕੀਨਸ ਉਪਕਾਰਾ, ਗੁਰਸਿੱਖ ਜਾਂਦੇ ਹੋਏ ਜਸ ਫਲਾਉਂਦੇ ਹੈ ਵੀ ਧੰਨ ਗੁਰੂ ਅਮਰਦਾਸ ਸਾਹਿਬ ਜਿਨ੍ਹਾਂ ਨੇ ਇਹ ਮਹਾਨ ਕਹਿੰਦੇ ਪਰਪਕਾਰ ਕੀਤਾ ਹੈ। ਸ਼ਰਨ ਪਰ ਹੈ ਤਾਰਿਓ ਗਨ ਪਾਰਾ, ਜਿਹੜਾ ਵੀ ਸ਼ਰਨ ਪੈ ਗਿਆ ਉਹਨਾਂ ਨੂੰ ਬਹੁਤਿਆਂ ਭਰਿਓ ਸਮੂਹ ਨੂੰ ਉਤਾਰ ਦਿੱਤਾ, ਜੋ ਆਏ ਸਾਰਿਆਂ ਨੂੰ ਉਤਾਰ ਦਿੱਤਾ ਹੈ। ਇੱਕ ਲੁਹਾਰ ਤਹਿਕਾਰ ਕਰਤ ਹੈ, ਇਸੇ ਤਰ੍ਹਾਂ ਗੁਰੂ ਘਰ ਦੇ ਵਿੱਚ ਕਹਿੰਦੇ ਲੋਹਾ ਕਰਨ ਵਾਲਾ ਜਿਹੜਾ ਲੁਹਾਰ ਆ ਉਹ ਵੀ ਸੇਵਾ ਕਰਦਾ ਸੀ, ਜਿਸਦਾ ਨਾਮ ਭਾਈ ਸਧਾਰਨ ਹੈ ਸੀ। ਕਾਠਨ ਕੀ ਪੌੜੀ ਸੋ ਕਰਤ ਹੈ, ਬੋਦੇ ਸਾਹਿਬ ਦੇ ਵਿੱਚ ਜਿਹੜਾ ਹੇਠਾਂ ਵਾਲੀਆਂ ਪੌੜੀਆਂ ਨਾ ਉਹ ਲੱਕੜ ਦੀਆਂ ਬਣਾ ਰਹਿੰਦਾ ਸੀ, ਘੜਦਾ ਹੈ ਸੀ। ਅਪਰ ਕਾਜ ਜੋ ਹੋਹ ਸੋ ਕਰਹੀ, ਹੋਰ ਜਿਹੜਾ ਗੁਰੂ ਘਰ ਦੇ ਵਿੱਚ ਕੋਈ ਲੋਹੇ ਦਾ ਕੰਮ ਹੈ ਲੱਕੜ ਦਾ ਕੰਮ ਹੈ ਇਹ ਸਧਾਰਨ ਕਰ ਦਿੰਦਾ। ਕਾਸਟ ਲੋਹਾ ਨਿਜ ਕਾਰ ਕਰਹੀ, ਲੱਕੜ ਹੋਵੇ ਲੋਹਾ ਹੋਵੇ ਆਪਣੇ ਘਰ ਹੱਥਾਂ ਨਾਲ ਘੜ ਦਿੰਦਾ, ਸਵਾਰ ਦਿੰਦਾ, ਠੀਕ ਕਰ ਦਿੰਦਾ। ਜਲ ਕੇ ਨਿਕਟ ਸਪਤ ਸੌ ਪਾਨ, ਪਾਣੀ ਦੇ ਨੇੜੇ ਜਿਹੜੀਆਂ ਕੋਈ ਸੱਤ ਕੁ ਪੌੜੀਆਂ ਹਨ। ਲਾਏ ਕਾਠ ਤਿੰਨ ਰਚੀ ਮਹਾਨ, ਚੰਗੀ ਵਧੀਆ ਲੱਕੜ ਪੱਕੀ ਲਾ ਲੱਕੜ ਲਾ ਕੇ ਉਹ ਮਹਾਨ ਸੱਤ ਪੌੜੀਆਂ ਰਚੀਆਂ ਲੱਕੜ ਦੀਆਂ ਬਣਾਈਆਂ। ਜਿਸ ਤੇ ਜਲ ਸੁਖੇਨ ਹੀ ਲੇ, ਜਿਸ ਕਰਕੇ ਉਹ ਮੋਲੀ ਸਾਹਿਬ ਦੇ ਵਿੱਚੋਂ ਜੇ ਕਿਸੇ ਨੇ ਜਲ ਲੈਣਾ ਚੁਲਾ ਲੈਣਾ ਉਹ ਸੌਖਾ ਲੈ ਲਵੇ। ਨਾਨ ਪਾਨ ਜੋ ਚਾਹੇ ਕਰੇ, ਫਿਰ ਜਿਹਨੇ ਇਸ਼ਨਾਨ ਕਰਨਾ ਹੈ ਜਲ ਛਕਣਾ ਵੀ ਉਹ ਸੌਖਾ ਕਰਕਰਾ ਲਵੇ। ਇਸ ਕੀ ਕ੍ਰਿਤ ਹੇਰ ਗੁਰ ਪੂਰੇ, ਉਹ ਜਿਹੜਾ ਸਧਾਰਨ ਲੁਹਾਰ ਹੈ ਉਹਦੀ ਕਿਰਤ ਨੂੰ ਦੇਖ ਕੇ ਗੁਰੂ ਅਮਰਦਾਸ ਸਾਹਿਬ ਜੀ ਪੂਰਨ ਸੋ ਪ੍ਰਸੰਨ ਬੁਲਾਏ ਬਹਦੂਰੇ, ਪ੍ਰਸੰਨ ਹੋ ਕੇ ਆਪਣੀ ਹਜ਼ੂਰੀ ਵਿੱਚ ਸਧਾਰਨ ਜੀ ਨੂੰ ਬੁਲਾ ਲਿਆ ਹੈ। ਸੁਨ ਆਇਸ ਕੋ ਤਤ ਛਿਨ ਆਵਾ, ਗੁਰੂ ਅਮਰਦਾਸ ਸਾਹਿਬ ਜੀ ਦੀ ਆਗਿਆ ਸੁਣ ਕੇ ਸਧਾਰਨ ਲੁਹਾਰ ਬੜੀ ਛੇਤੀ ਚਲੇ ਆਇਆ ਹੈ। ਵੱਡ ਭਾਗੀ ਚਰਨਨ ਸਿਰ ਲਾਵਾ, ਵੱਡਿਆਂ ਭਾਗਾਂ ਵਾਲਾ ਆ ਕੇ ਸਤਿਗੁਰੂ ਦੇ ਚਰਨਾਂ ਤੇ ਸੀਸ ਲਾਇਆ ਹੈ। ਤਿਸਕੇ ਮਸਤਕ ਧਰ ਕਰ ਹਾਥ, ਗੁਰੂ ਅਮਰਦਾਸ ਸਾਹਿਬ ਜੀ ਇੰਨੇ ਪ੍ਰਸੰਨ ਹੋਏ ਦੇ ਮੱਥੇ ਤੇ ਮਿਹਰ ਭਰਿਆ ਹੱਥ ਰੱਖ ਦਿੱਤਾ। ਮੰਤਰ ਸੋ ਸਤਨਾਮ ਦੀਏ ਨਾਥ, ਗੁਰੂ ਮਹਾਰਾਜ ਮਾਲਕ ਨੇ ਵੀ ਸਤਨਾਮ ਵਾਹਿਗੁਰੂ ਏ ਤੂੰ ਗੁਰਮੰਤਰ ਦਾ ਜਾਪ ਕਰਨਾ ਇਹਦੀ ਬਖਸ਼ਿਸ਼ ਕਰ ਦਿੱਤੀ ਹੈ। ਸੰਤ ਸਧਾਰਨ ਨਾਮ ਧਰਿਓ ਤੇ, ਪਹਿਲਾਂ ਤਾਂ ਨਾਵੇ ਦਾ ਸਧਾਰਨ ਸੀ, ਫਿਰ ਗੁਰੂ ਮਹਾਰਾਜ ਨੇ ਸੰਤ ਸਧਾਰਨ ਨਾਂ ਰੱਖ ਲਿਆ ਵੀ ਤੂੰ ਸੰਤ ਸਧਾਰਨ ਨਹੀਂ ਆ ਤੂੰ ਤਾਂ ਸੰਤ ਸਧਾਰਨ ਹੈ ਇਹ ਨਾਮ ਰੱਖ ਦਿੱਤਾ ਹੈ। ਪ੍ਰਾਪਤ ਹਿਰਦੈ ਪ੍ਰਕਾਸ਼ ਲਹਿਓ ਜਿਹੇ, ਹਾਂ ਜਿਸ ਨੇ ਹਿਰਦੇ ਵਿੱਚ ਗਿਆਨ ਦਾ ਜਿਹੜਾ ਪ੍ਰਕਾਸ਼ ਹੋ ਗਿਆ ਜਾਣਿਆ ਹੈ। ਸੇਵ ਪਰੀ ਸਭ ਥਾਏ ਤੁਮਾਰੀ, ਗੁਰੂ ਮਹਾਰਾਜ ਕਹਿਣ ਲੱਗੇ ਹੈ ਵੀ ਸੰਤ ਸਧਾਰਨ ਗੁਰੂ ਘਰ ਦੀ ਸੇਵਾ ਕਰਨਾ ਕੀਤੀ ਤੇਰੀ ਅੱਜ ਥਾਂ ਪੈ ਗਈ ਹੈ, ਸਫਲ ਹੋ ਗਈ, ਲੇਖੇ ਲੱਗ ਗਈ। ਜਾਏ ਰਹੋ ਅਬ ਗ੍ਰਹਿ ਮਜਾਰੀ, ਹੁਣ ਤੇਰੀ ਮਰਜ਼ੀ ਹੈ ਹੁਣ ਤੂੰ ਜਾ ਕੇ ਆਪਣੇ ਘਰ ਦੇ ਵਿੱਚ ਰਹਿ ਪੈ, ਕਰੋ ਭਜਨ ਬੈਠੇ ਸੁਖ ਪਾਵੋ, ਇਸ ਤਰ੍ਹਾਂ ਘਰ ਵਿੱਚ ਹੀ ਬੈਠ ਕੇ ਭਜਨ ਕਰਕੇ ਸੁਖ ਪਾ, ਲੈਣ ਦੈਨ ਕੋ ਕਾਹੂ ਨਾ ਜਾਵੋ। ਹਾਂ ਬਾਕੀ ਕਹਿੰਦੇ ਕੋਈ ਮਾਇਆ ਮੁਇਆ ਹੋਰ ਪਦਾਰਥ ਲੈਣ ਦੇਣ ਵਾਸਤੇ ਤੂੰ ਕਿਤੇ ਨਹੀਂ ਜਾਣਾ ਹੈ। ਹੋਏ ਨਿਹਾਲ ਗੁਰ ਕੋ ਬਚ ਮਾਨਾ, ਮਹਾਰਾਜ ਦਾ ਬਚਨ ਮੰਨ ਕੇ ਭਾਈ ਸਧਾਰਨ ਜੀ ਨਿਹਾਲੋ ਨਿਹਾਲ ਹੋ ਗਏ। ਸਤ ਨਾਮ ਨਿਤ ਸਿਮਰਨ ਠਾਨਾ, ਮਹਾਰਾਜ ਨੇ ਜੋ ਗੁਰਮੰਤਰ ਬਖਸ਼ਿਆ ਉਹਦਾ ਸਤ ਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਆ ਘਰ ਵਿੱਚ ਪਹੁੰਚ ਕੇ। ਗ੍ਰਹਿ ਨਿਜ ਪਾਇਓ ਗ੍ਰਹਿ ਨਿਜ ਗਾਇਓ ਭੋਗ ਸੁਖ ਵਾਸੀ, ਇਸ ਤਰ੍ਹਾਂ ਸੁਖਾਂ ਵਿੱਚ ਵਸਦਿਆਂ ਹੋਇਆਂ ਘਰ ਵਿੱਚ ਚਲਿਆ ਗਿਆ ਪਦਾਰਥ ਛਕੇ ਛਕਾਏ। ਪਾਇਓ ਆਨੰਦ ਬਿਲੰਦ ਅਨੰਦ ਨਾਸੀ ਨਾਸ ਤੋਂ ਰਹਿਤ ਜਿਹੜਾ ਮਹਾਨ ਆਨੰਦ ਆ ਇਸਨੇ ਪ੍ਰਾਪਤ ਕੀਤਾ ਹੈ। ਦੋਹਰਾ ਹਿਤ ਗੰਗਾ ਇਸ਼ਨਾਨ ਕੇ, ਇਸ ਤਰ੍ਹਾਂ ਕਹਿੰਦੇ ਗੰਗਾ ਤੇ ਹਰਿਦੁਆਰ ਇਸ਼ਨਾਨ ਕਰਨ ਵਾਸਤੇ ਸੰਗ ਚੱਲਿਓ ਬਹੁ ਜਾਤ, ਕਹਿੰਦੇ ਕਿਸੇ ਪਾਸੇ ਤੋਂ ਇਕੱਠਾ ਹੋ ਕੇ ਬੜਾ ਭਾਰੀ ਸੰਗ ਕੀਏ ਕਾਫਲਾ ਜਥਾ ਚੱਲਿਆ ਜਾ ਰਿਹਾ ਸੀ। ਇਸੀ ਪੰਥ ਆਵਤ ਪਏ, ਉਸੇ ਰਸਤੇ ਚੱਲ ਕੇ ਆਏ ਹਨ ਇਸ ਜਿਹੜਾ ਕਾਫਲਾ ਜੱਥਾ ਹੈ। ਜਿਸ ਪਰ ਗੁਰੂ ਰਹਾਤ, ਜਿਸ ਗੋਇੰਦਵਾਲ ਦੇ ਵਿੱਚ ਗੁਰੂ ਅਮਰਦਾਸ ਸਾਹਿਬ ਜੀ ਰਹਿ ਰਹੇ, ਉਸੇ ਰਸਤੇ ਚੱਲ ਕੇ ਆਇਆ ਜੱਥਾ। ਚੌਪਈ ਡੇਰਾ ਕੀਓ ਆਨ ਕਾ ਸੰਗ, ਜਿੰਨਾ ਸੰਗ ਸੀ ਜੱਥਾ ਸੀ ਕਾਫਲਾ ਸੀ ਸਭ ਨੇ ਆ ਕੇ ਜਿਹੜਾ ਡੇਰਾ ਹੈ ਟਿਕਾਣਾ ਹੈ ਉਹ ਗੋਇੰਦਵਾਲ ਵਿਖੇ ਹੀ ਕੀਤਾ ਹੈ। ਜੋ ਮੱਜਨ ਕੋ ਗਮਨਤ ਗੰਗ, ਜਿਹੜਾ ਇਸ਼ਨਾਨ ਕਰਨ ਵਾਸਤੇ ਗੰਗਾ ਤੇ ਹਰਿਦੁਆਰ ਵੱਲ ਨੂੰ ਜੱਥਾ ਜਾ ਰਿਹਾ ਸੀ, ਤਿਸ ਮਹਿ ਏਕ ਮੀਤ ਗੁਰ ਕੇਰਾ, ਉਸ ਗੰਗਾ ਦੇ ਜੱਥੇ ਦੇ ਵਿੱਚ ਹੀ ਇੱਕ ਕੋਈ ਗੁਰੂ ਅਮਰਦਾਸ ਸਾਹਿਬ ਜੀ ਦਾ ਕੋਈ ਮਿੱਤਰ ਵੀ ਹੈ। ਪ੍ਰਥਮ ਬੈਸ ਕੋ ਹੁਤੋ ਬਡੇਰਾ, ਪਹਿਲੀ ਉਮਰ ਦਾ ਹੀ ਸੀ ਕੋਈ ਭਾਵ, ਛੋਟੀ ਉਮਰ ਦਾ ਹੀ ਮਿੱਤਰ ਸੀ ਤੇ ਹੈ ਬਹੁਤ ਚੰਗਾ ਵੱਡਾ ਹੀ ਤਕੜਾ ਹੀ ਮਿੱਤਰ ਹੈ। ਸੋ ਮਿਲਬੇ ਹਿਤ ਗੁਰ ਢਿੱਗ ਆਇਓ, ਉਹ ਗੁਰੂ ਅਮਰਦਾਸ ਸਾਹਿਬ ਜੀ ਨੂੰ ਮਿਲਣ ਵਾਸਤੇ ਹਜੂਰੀ ਵਿੱਚ ਹੀ ਆਇਆ ਹੈ। ਮਿਲ ਕਰ ਵੱਡ ਲੱਖ ਸੀਸ ਝੁਕਾਇਓ, ਮਿਲ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੂੰ ਬਹੁਤ ਵੱਡਾ ਜਾਣ ਕੇ ਇਸਨੇ ਸੀਸ ਝੁਕਾਇਆ। ਬਾਪੀ ਪਰ ਬੈਠੇ ਤਿਸ ਕਾਲ, ਜਦੋਂ ਇਹ ਮਿੱਤਰ ਚੱਲ ਕੇ ਆਇਆ ਗੁਰੂ ਅਮਰਦਾਸ ਸਾਹਿਬ ਜੀ ਉਸ ਵੇਲੇ ਬੋਲੀ ਤੀਰਥ ਉੱਪਰ ਬੈਠੇ ਹੋਏ ਸਨ। ਕੁਸ਼ਲ ਪ੍ਰਸ਼ਨ ਕਰਕੇ ਹਿਤ ਨਾਲ, ਪ੍ਰੇਮ ਪਿਆਰ ਦੇ ਨਾਲ ਜਿਹੜੀ ਰਾਜੀ ਖੁਸ਼ੀ ਉਹ ਪੁੱਛ ਪੁਛਾ ਕੇ ਸੁਖ ਆਨੰਦ, ਸਾਧੂ ਹੁਤੋ ਤਿਸੈ ਸਮਝਾਇਓ, ਆਏ ਕਹਿੰਦੇ ਜਿਹੜਾ ਮਿੱਤਰ ਸੀ ਭਲਾਪੁਰੀ ਸੀ ਇਹਨੂੰ ਸਮਝਾਇਆ ਵਜਾਇਆ ਸਤਿਗੁਰੂ ਜੀ ਨੇ। ਚੱਲਬੇ ਪੰਥ ਕਸ਼ਟ ਕਿਉਂ ਪਾਇਓ, ਕਹਿੰਦੇ ਵੀ ਭਲੇ ਪੁਰਸ਼ ਮਿੱਤਰ ਆ ਜਿਹੜਾ ਗੰਗਾ ਦਾ ਰਸਤਾ ਹੈ ਉੱਥੇ ਜਾਣ ਦਾ ਰਸਤਾ ਬਹੁਤ ਔਖਾ, ਕਿਉਂ ਤੂੰ ਦੁੱਖ ਪਾਉਣਾ ਔਖਾ ਹੁੰਦਾ ਹੈ। ਦੂਰ ਪੰਥ ਪਹੁੰਚੋ ਸ਼੍ਰਮ ਤਾਰੇ, ਹਾਂਜੀ ਦੂਰ ਪੰਥ ਪਹੁੰਚੋ ਸ਼੍ਰਮ ਤਾਰੇ, ਬੜਾ ਕਹਿੰਦੇ ਸ਼੍ਰਮ ਜਾ ਥਕਾਵਟ ਜਾ ਸਹਾਰ ਕੇ ਦੂਰ ਰਸਤਾ ਤੂੰ ਪੁੱਜੇਗਾ ਰਸਤਾ ਤੈ ਕਰੇਗਾ। ਦੋਹੇ ਭਲੇ ਹਿਤ ਹੇ ਮਮ ਪਿਆਰੇ, ਸਾਡੇ ਪਿਆਰੇ ਮਿੱਤਰ ਤੇਰੇ ਭਲੇ ਵਾਸਤੇ ਤੇਰੀ ਸਹੂਲਤ ਵਾਸਤੇ, ਬੀਚ ਬਾਪਿਕਾ ਗੰਗਾ ਆਨੀ, ਜਿਹੜੀ ਅਸੀਂ ਆ ਬੋਲੀ ਸਾਹਿਬ ਰਚੀ ਨੇ ਇਹਦੇ ਵਿੱਚ ਗੰਗਾ ਦੀ ਇੱਕ ਧਾਰ ਜੀ ਲੈ ਆਉਂਦੀ ਹੈ। ਉਰ ਸ਼ਰਦਾ ਧਰ ਹੋ ਸ਼ਨਾਨੀ, ਇਸ ਕਰਕੇ ਵੀ ਮਿੱਤਰਾ ਤੈਨੂੰ ਉੱਥੇ ਹਰਿਦੁਆਰ ਗੰਗਾ ਤੇ ਨਹਾਉਣ ਦੀ ਜਾਣ ਦੀ ਲੋੜ ਨਹੀਂ ਹੈ, ਸ਼ਰਧਾ ਧਾਰ ਕੇ ਇੱਥੇ ਬੋਲੀ ਸਾਹਿਬ ਦੇ ਵਿੱਚ ਇਸ਼ਨਾਨੀ ਹੋ ਜਾ, ਇੱਥੇ ਹੀ ਨਹਾ ਲਾ। ਨਹਿ ਸ਼ੰਕਾ ਕਿਮ ਮਨ ਮਹਿ ਜਾਨੋ, ਮਨ ਦੇ ਵਿੱਚ ਵੀ ਗੁਰੂ ਮਹਾਰਾਜ ਨੇ ਇੱਥੇ ਗੰਗਾ ਦੀ ਧਾਰ ਕਿਵੇਂ ਲੈਂਦੀ ਉਹ ਮਨ ਵਿੱਚ ਕੋਈ ਸ਼ੰਕਾ ਨਾ ਜਾਣ ਕਰ। ਜਾਨ ਸੁਰਸਰੀ ਮੰਜਨ ਠਾਨੋ, ਜਿਹੜੀ ਬੋਲੀ ਸਾਹਿਬ ਇੱਥੇ ਗੰਗਾ ਆਈ ਆ ਜਾਣ ਕੇ ਇਸ਼ਨਾਨ ਕਰ ਲਾ। ਫਲ ਜੋ ਚਾਹੋ ਨਿਸੰਸੈ ਪਾਵਹੋ, ਉਹ ਜਿਹੜਾ ਉੱਥੇ ਨਹਾ ਕੇ ਤੂੰ ਫਲ ਚਾਹੁੰਦਾ ਇੱਥੇ ਕਹਿੰਦੇ ਬਿਨੇ ਸੰਸੇ ਤੋਂ ਪਾ ਲੈ। ਪੁੰਨ ਘਰ ਗਮਨਹੋ ਹਰ ਗੁਣ ਗਾਵਹੋ, ਤੈਨੂੰ ਕਹਿੰਦੇ ਉੱਥੇ ਹਰਿਦੁਆਰ ਗੰਗਾ ਤੇ ਜਾ ਕੇ ਨਹਾਉਣ ਦੀ ਨੀ, ਇੱਥੋਂ ਹੀ ਵਾਪਸ ਪਰਦਾ ਘਰੇ ਬੈਠ ਕੇ ਪਰਮੇਸ਼ਰ ਦੇ ਗੁਣ ਗਾ। ਵਾਕ ਗੁਰੂ ਕੈ ਮਾਨ ਸ਼ਨਾਨਾ, ਗੁਰੂ ਅਮਰਦਾਸ ਸਾਹਿਬ ਦਾ ਬਚਨ ਮੰਨ ਕੇ ਇਸਨੇ ਬੋਲੀ ਵਿੱਚ ਜਾ ਕੇ ਇਸ਼ਨਾਨ ਤਾਂ ਕਰ ਲਿਆ ਹੈ। ਕਿਮ ਕਹਿ ਸੁਰਸਰ ਸ਼ੰਕਾ ਠਾਨਾ, ਇਹ ਨਾਲ ਸ਼ੰਕਾ ਵੀ ਕਰ ਲਈ ਵੀ ਬੋਲੀ ਸਾਹਿਬ ਦੇ ਵਿੱਚ ਗੁਰੂ ਮਹਾਰਾਜ ਨੇ ਕਿਵੇਂ ਗੰਗਾ ਭਲਾ ਲੈ ਆਉਂਦੀ ਹੋਏਗੀ। ਬਾਹਰ ਬੈਠ ਕਰ ਕੇਤਕ ਕਾਲਾ, ਫਿਰ ਇਸ਼ਨਾਨ ਤੋਂ ਬਾਅਦ ਕੁਝ ਸਮਾਂ ਗੁਰੂ ਮਹਾਰਾਜ ਦੀ ਹਜੂਰੀ ਵਿੱਚ ਬੈਠ ਕੇ ਬੇਨਤੀ ਕੀਨਸ ਹੇ ਪ੍ਰਭ ਦਿਆਲਾ, ਮਿੱਤਰ ਨੇ ਬੇਨਤੀ ਕੀਤੀ ਹੈ ਦਿਆਲੂ ਕਿਰਪਾਲੂ ਸਤਿਗੁਰੂ ਜੀ, ਘਰ ਤੇ ਚੱਲਿਓ ਸੰਗ ਕੇ ਸੰਗ। ਆਪਣੇ ਘਰ ਤੋਂ ਤਾਂ ਮੈਂ ਚੱਲਿਆ, ਇਹ ਜਿਹੜਾ ਗੰਗਾ ਦਾ ਜੱਥਾ ਹੈ ਕਾਫਲਾ ਇਹਦੇ ਨਾਲ, ਗੰਗ ਸ਼ਨਾਨ ਹੈ ਹਿਤ ਉਮੰਗ। ਇਸ ਤਰ੍ਹਾਂ ਵੀ ਇਰਸ਼ਾ ਨਾਲ ਚੱਲੇ ਸੀ ਵੀ ਗੰਗਾ ਤੇ ਜਾ ਕੇ ਇਸ਼ਨਾਨ ਕਰਾਂਗੇ, ਸਭ ਕੇ ਸਾਥ ਪਹੁੰਚ ਹਰ ਦੁਆਰ। ਇਸ ਕਰਕੇ ਮਹਾਰਾਜ ਵੀ ਸਾਰਿਆਂ ਦੇ ਨਾਲ ਹੀ ਹੁਣ ਪਹੁੰਚ ਕੇ ਹਰ ਦੁਆਰ ਗੰਗਾ ਤੇ ਕਰ ਇਸ਼ਨਾਨ ਆਵੋ ਇੱਕ ਵਾਰ। ਇੱਕ ਵਾਰੀ ਤਾਂ ਮਹਾਰਾਜ ਮੈਂ ਹੁਣ ਇਸ਼ਨਾਨ ਕਰਕੇ ਫਿਰ ਵਾਪਸ ਆਵਾਂਗਾ, ਹੁਣ ਤਾਂ ਨਾਲ ਹੀ ਜਾਂਦਾ। ਕਾਰਜ ਪਿੱਤਰਨ ਕੋ ਕਰ ਤਹਾ। ਬਾਕੀ ਮਹਾਰਾਜ ਜਿਹੜੇ ਕੋਈ ਬਜ਼ੁਰਗ ਆ ਉਹਨਾਂ ਦਾ ਕੰਮ ਵੀ ਕਰਿਆ, ਉਹਨਾਂ ਦੇ ਫੁੱਲ ਫੁੱਲ ਜੀ ਵੀ ਪਾਇਆ ਵਾ। ਦਰਸ਼ਨ ਹਿਤ ਪੁਨ ਆਵੋ ਇਹਾਂ। ਫਿਰ ਆਪ ਜੀ ਦੇ ਦੁਆਰਾ ਦਰਸ਼ਨ ਕਰਨ ਵਾਸਤੇ ਇੱਥੇ ਹੀ ਆ ਜਾਵਾਂਗਾ। ਤਿਸ ਕੀ ਲਖੀ ਸਰਬ ਗਤ ਡੋਲੇ। ਗੁਰੂ ਮਹਾਰਾਜ ਨੇ ਉਹਦੀ ਹਾਲਤ ਜਾਣ ਲਈ ਹੈ ਵੀ ਇਹ ਤਾਂ ਡੋਲ ਗਿਆ ਭਟਕ ਗਿਆ, ਇਹਨੂੰ ਸ਼ਰਧਾ ਨਹੀਂ ਹੈ। ਸ੍ਰੀ ਗੁਰ ਅਮਰਦਾਸ ਤਬ ਬੋਲੇ। ਅਮਰਦਾਸ ਸਾਹਿਬ ਜੀ ਸਿਆਣੇ ਸਨ, ਉਸੇ ਵੇਲੇ ਫਿਰ ਮਿੱਤਰ ਨੂੰ ਇਉਂ ਬੋਲੇ, ਨੀਕੀ ਬਾਤ ਜਾਹ ਹਰ ਦੁਆਰ। ਕਹਿੰਦੇ ਵੀ ਮਿੱਤਰਾ ਬਹੁਤ ਚੰਗੀ ਗੱਲ ਹੈ, ਹਰ ਦੁਆਰ ਫਿਰ ਤੂੰ ਚਲਾ ਜਾ। ਹਮ ਹਿਤ ਲਿਆਵਹੋ ਸੁਰਸਰ ਬਾਰ। ਔਰ ਇਹਨੂੰ ਸਿੱਧੇ ਰਸਤੇ ਦੀ ਸੰਸਥਾ ਦੀ ਨਿਵਰਤੀ ਵਾਸਤੇ ਸਤਿਗੁਰੂ ਜੀ ਨੇ ਇਹ ਕਿਹਾ ਵੀ ਆ ਸਾਡਾ ਗੰਗਾ ਸਾਗਰ ਤੂੰ ਲੈ ਆ, ਉੱਥੋਂ ਵੀ ਗੰਗਾ ਦਾ ਜਲ ਪਵਿੱਤਰ ਵੀ ਤੂੰ ਵੀ ਸਾਡੇ ਲਈ ਵੀ ਲੈ ਆ। ਇਮ ਆਏ ਸਦੀਨਸ ਤਬ ਗਏ। ਇਸ ਤਰ੍ਹਾਂ ਮਹਾਰਾਜ ਨੇ ਉਹ ਗੰਗਾ ਖਾਗਰ ਜਾ ਦੇ ਦਿੱਤਾ ਤੇ ਆਗਿਆ ਲੈ ਕੇ ਚਲਿਆ ਗਿਆ ਹੈ। ਤੀਰ ਜਾਵਨੀ ਪਹੁੰਚਤ ਪਾਇਓ। ਜਿੱਥੇ ਕਹਿੰਦੇ ਗੰਗਾ ਤੀਰਥ ਉੱਥੇ ਜਾ ਪੁੱਜਿਆ ਹੈ। ਮਨ ਭਾਵਤ ਕਰ ਭਲੇ ਇਸ਼ਨਾਨ। ਇਸ ਤਰ੍ਹਾਂ ਮਨ ਭਾਉਂਦਾ ਇਸ਼ਨਾਨ ਕਰਕੇ ਜਿਵੇਂ ਚੰਗਾ ਲੱਗਿਆ, ਸੋਹਣੇ ਢੰਗ ਨਾਲ ਇਸ਼ਨਾਨ ਕੀਤਾ ਹੈ। ਪਿਤਰਨ ਕਾਜ ਕਰਾਵਨ ਠਾਨ। ਫਿਰ ਆਪਣਾ ਬਜ਼ੁਰਗਾਂ ਦੇ ਨਿਤ ਕੋਈ ਦਾਨ ਪੁੰਨ ਵੀ ਕਰਿਆ ਕਰਾਇਆ। ਗੁਰ ਬਚ ਸਿਮਰਿਓ ਆਵਨ ਆਵਨ ਕਾਲ। ਫਿਰ ਜਦੋਂ ਇੱਥੋਂ ਵਾਪਸ ਆਉਣ ਲੱਗਿਆ ਉਸ ਸਮੇਂ ਗੁਰੂ ਅਮਰਦਾਸ ਸਾਹਿਬ ਜੀ ਦੇ ਬਚਨਾਂ ਨੂੰ ਚੇਤੇ ਕੀਤਾ। ਲੋਟਾ ਲੀਨਸ ਹੱਥ ਸੰਭਾਲ। ਜਿਹੜਾ ਉਹ ਲੋਟਾ ਜਾ ਸੀ ਗੰਗਾ ਸਾਗਰ ਜਾ ਮਹਾਰਾਜ ਨੇ ਦਿੱਤਾ ਸੀ, ਉਹਨਾਂ ਨੇ ਸੰਭਾਲ ਲਿਆ, ਹੱਥਾਂ ਵਿੱਚ ਲੈ ਲਿਆ ਹੈ। ਹਰ ਦੁਆਰ ਮਹ ਪਰਵਿਰਸ਼ਿਓ ਜਾਈ। ਜਿੱਥੇ ਹਰ ਦੁਆਰ ਹਰ ਕੀ ਪੌੜੀ ਜੀ ਉੱਥੇ ਕਹਿੰਦੇ ਜਾ ਬੜਿਆ ਹੈ। ਕਰ ਲੋਟਾ ਟੁਬਕੀ ਤਬ ਲਾਈ। ਜੋ ਗੰਗਾ ਸਾਗਰ ਜਾ ਲੈ ਕੇ ਜਦੋਂ ਇਹਨੇ ਟੁਬੀ ਜੀ ਲਾਈ ਹੈ, ਗਯੋ ਹੱਥ ਤੇ ਛੁੱਟ ਨਹ ਪਾਇਓ। ਉਹ ਕਹਿੰਦੇ ਉਸ ਵੇਲੇ ਐਸਾ ਪਾਣਾ ਵਰਦੇ ਉਹ ਲੋਟਾ ਗੰਗਾ ਸਾਗਰ ਦੇ ਵਿੱਚ ਹੱਥ ਵਿੱਚੋਂ ਛੁੱਟ ਗਿਆ, ਮੁੜ ਕੇ ਇਹਨੂੰ ਮਿਲਿਆ। ਰਹਿਓ ਖੋਜ ਨਹ ਦ੍ਰਿਸ਼ਟੀ ਆਇਓ। ਉਹ ਕਹਿੰਦੇ ਇੱਧਰ ਉੱਧਰ ਢੂੰਡ ਰਿਹਾ ਪਰ ਨਿਗਾਹ ਵਿੱਚ ਨਹੀਂ ਆਇਆ, ਦਿਸਿਆ ਨਹੀਂ ਹੈ। ਸਰਬ ਸੰਗ ਕੇ ਨਰ ਚੱਲ ਪਰੇ। ਉਹ ਜਿੰਨੇ ਨਾਲ ਦੇ ਕਹਿੰਦੇ ਸਾਥੀ ਸਨ ਜਿੱਥੇ ਦੇ ਸਨ ਉਹ ਚੱਲ ਪਏ ਵਾਪਸ। ਪਾਏ ਨਹੀਂ ਲੋਟਾ ਬਹੁ ਫਿਰੇ। ਇਹ ਬੜਾ ਫਿਰਿਆ ਤੁਰਿਆ ਇੱਧਰ ਪਰ ਲੋਟਾ ਨਹੀਂ ਇਹਨੂੰ ਪਾਇਆ, ਮਿਲਿਆ ਨਹੀਂ ਹੈ ਗੰਗਾ ਸਾਗਰ। ਮਿਲਕਾ ਸੰਗ ਹਟ ਪਰੇ। ਫਿਰ ਆਪਣਾ ਜਿਹੜਾ ਸੰਗ ਸੀ ਨਾ ਜੱਥਾ ਉਹਦੇ ਨਾਲ ਮਿਲ ਕੇ ਕਹਿੰਦੇ ਪਿੱਛੇ ਨੂੰ ਮੁੜ ਪਿਆ ਹੈ। ਸੁਰਸਰ ਬਾਰਨ ਲਿਆਵਨ ਕਰਿਓ। ਸੁਰਸਰ ਬਾਰ ਨਾ ਲਿਆਵਨ ਕਰਿਓ। ਜਿਹੜਾ ਗੰਗਾ ਦਾ ਜਲ ਸੀ ਇਹਨੇ ਕਹਿੰਦੇ ਲਿਆਣਾ ਨੀ ਕੀਤਾ ਹੈ। ਕ੍ਰਮ ਕ੍ਰਮ ਪੰਥ ਉਲੰਘਿਓ ਸਾਰੇ। ਇਹ ਸਾਰਾ ਜਿਹੜਾ ਰਸਤਾ ਕ੍ਰਮ ਕ੍ਰਮ ਕੀ ਨੰਬਰ ਵਾਰ ਇਸਨੇ ਲੰਘਿਆ ਹੈ। ਆਏ ਨਿਕਟ ਸਤਿਗੁਰੂ ਨਿਹਾਰੇ। ਨੇੜੇ ਆ ਕੇ ਸਤਿਗੁਰੂ ਨੂੰ ਤੱਕਿਆ, ਦਰਸ਼ਨ ਕੀਤੇ, ਮਸਤਕ ਟੇਕ ਬੇਨਤੀ ਕਰੀ। ਮਿੱਤਰ ਨੇ ਮੱਥਾ ਟੇਕ ਕੇ ਗੁਰੂ ਅਮਰਦਾਸ ਸਾਹਿਬ ਜੀ ਅੱਗੇ ਬੇਨਤੀ ਕਰ ਦਿੱਤੀ। ਮੋਤੇ ਕ੍ਰਿਤਨਾ ਰਾਵਰ ਸਰੀ। ਗੁਰੂ ਮਹਾਰਾਜ ਮੇਰੇ ਪਾਸੋਂ ਜੋ ਇਹ ਗੰਗਾ ਦਾ ਜਲ ਲਿਆਉਣਾ ਸੀ ਇਹ ਕੰਮ ਪੂਰਾ ਨਹੀਂ ਹੋ ਸਕਿਆ ਹੈ, ਕਿਰਤ ਸਰ ਨਹੀਂ ਹੋ ਨਹੀਂ ਸਕੀ। ਸੁਰਸਰ ਜਲ ਤੁਮ ਨੇ ਕਰਵਾਇਵ। ਕਰੀ ਜਾਣਾ ਹੈ ਸੁਰਸਰ ਜਲ ਤੁਮ ਨੇ ਮੰਗਵਾਇਵ। ਮਹਾਰਾਜ ਤੁਹਾਨੂੰ ਤੁਸੀਂ ਗੰਗਾ ਸਾਗਰ ਦੇ ਕੇ ਮੈਥੋਂ ਗੰਗਾ ਦਾ ਜਲ ਮੰਗਵਾਇਆ ਸੀ। ਮੈਂ ਛੂਛੋ ਤਿਸ ਤੇ ਹਟ ਆਇਵ, ਮਾਰਾ ਉਥੋਂ ਖਾਲੀ ਮੁੜ ਆਇਆ ਹਾਂ। ਲੋਟਾ ਲੈ ਪਹੁੰਚੋ ਹਰ ਦੁਆਰ, ਕਾਰਨ ਕੀ ਹੈ ਵੀ ਮਾਂ ਜਿਹੜਾ ਆਪਦਾ ਦਿੱਤਾ ਹੋਇਆ ਗੰਗਾ ਸਾਗਰ ਸੀ ਉਹ ਲੈ ਕੇ ਹਰ ਦੁਆਰ ਹਰ ਕੀ ਪੌੜੀ ਪੁੱਜਿਆ ਸੀ। ਭਰਨ ਲੱਗਿਓ ਤਿਸ ਮਹਿ ਜਬ ਬਾਰ, ਬੀਜੀ ਲਾ ਕੇ ਤੇ ਮੈਂ ਉਹਦੇ ਵਿੱਚੋਂ ਭਰਨ ਲੱਗਿਆ ਸੀ ਪਾਣੀ। ਛੂਟਿਓ ਹੱਥ ਤੇ ਬਹਿ ਕਰ ਗਇਓ, ਜਿਹੜਾ ਲੁੱਟਾ ਜਾ ਹੱਥੀ ਛੁੱਟ ਗਿਆ ਤਾਂ ਕਿਧਰ ਰਹਿ ਗਿਆ ਕਿ ਪਾਣੀ ਠੰਡਾ ਜਾ ਹੁੰਦਾ ਹੱਥ ਸੁੰਗੜ ਜਾਂਦੇ। ਖੋਜ ਰਹਿਓ ਨਹਿ ਪ੍ਰਾਪਤ ਪਾਇਓ, ਜਿਸ ਕਰਕੇ ਮਾਰਾ ਲੱਭ ਰਿਹਾ ਮੁੜ ਕੇ ਮੈਨੂੰ ਗੰਗਾ ਸਾਗਰ ਨਹੀਂ ਮਿਲਿਆ। ਪਰਮ ਕੁਭਾਗ ਆਪਣ ਮੈਂ ਜਾਣਾ, ਹਾਂ ਮਹਾਰਾਜ ਮੈਂ ਤਾਂ ਆਪਣੇ ਬਹੁਤ ਹੀ ਖੋਟੇ ਭਾਗ ਜਾਣੇ ਹਾਂ। ਚਲਤ ਸੰਗ ਕੇ ਸੰਗ ਪਿਆਨਾ, ਇਸ ਕਰਕੇ ਗੰਗਾ ਸਭ ਲੱਗਿਆ ਨਹੀਂ ਜਲ ਲਿਆ ਨਹੀਂ ਸਕਿਆ। ਆਪਣਾ ਨਾਲ ਦਾ ਸੰਗ ਜਥਾ ਚੱਲ ਰਿਹਾ ਸੀ ਉਹਦੇ ਨਾਲ ਮੈਂ ਵੀ ਚੱਲਿਆ ਆਇਆ। ਸੁਣ ਸਤਿਗੁਰ ਨੇ ਬਾਕ ਕਹਿਓ ਤੇਹੇ, ਗੁਰੂ ਮਹਾਰਾਜ ਨੇ ਸੁਣ ਕੇ ਉਸ ਆਪਣੇ ਮਿੱਤਰ ਨੂੰ ਬਚਨ ਕਿਹਾ ਹੈ। ਚਿੰਤਾ ਕਰੋ ਨਹੀਂ ਕੋ ਉਰ ਮਹਿ, ਵੀ ਮਿੱਤਰਾ ਆਪਣੇ ਹਿਰਦੇ ਵਿੱਚੋਂ ਸਾਡੇ ਗੰਗਾ ਸਾਗਰ ਦੀ ਕੋਈ ਚਿੰਤਾ ਨਾ ਤੂੰ ਕਰ। ਲੋਟਾ ਪਹੁੰਚਿਓ ਨਿਕਟ ਹਮਾਰੇ, ਉਹ ਜਿਹੜਾ ਸਾਡਾ ਗੰਗਾ ਸਾਗਰ ਸੀ ਦਿੱਤਾ ਸੀ ਉਹ ਸਾਡੇ ਕੋਲ ਪੁੰਜ ਗਿਆ ਹੈ। ਲਿਆਏ ਬੇਗ ਤੇ ਗੰਗਾ ਧਾਰੇ, ਜਿਹੜੀ ਗੰਗਾ ਦੀ ਧਾਰ ਹੈ ਉਹ ਆਪੇ ਕਹਿੰਦੇ ਸਾਡੀ ਸੇਵਕਣੀ ਲੈ ਆਈ ਹੈ। ਨਹਿ ਪ੍ਰਤੀਤ ਜੇ ਤੁਵ ਉਰ ਮਾਹੀ, ਜੇ ਵੀ ਤੇਰੇ ਹਿਰਦੇ ਵਿੱਚ ਸਾਡੇ ਬਚਨਾਂ ਤੇ ਕੋਈ ਯਕੀਨ ਨਹੀਂ ਨਾ ਆਉਂਦਾ। ਬੀਚ ਬਾਪਿਕਾ ਦੇਖੋ ਤਾਹੀ, ਫੇਰ ਵੀ ਬੋਲੀ ਵਿੱਚ ਵੜ ਕੇ ਤੂੰ ਚੰਗੀ ਤਰ੍ਹਾਂ ਤੱਕ ਲੈ ਵੇਖ ਲੈ। ਦੱਖਣ ਦ੍ਰਿਸ਼ਕੋ ਸਰੋਤ ਪ੍ਰਵਾਹੂ, ਆ ਕਹਿੰਦੇ ਦੱਖਣ ਦੀ ਤਰਫ ਜਿਹੜਾ ਗੰਗਾ ਦਾ ਪ੍ਰਵਾਹ ਹੈ ਨਾ, ਸੋ ਸੁਰਸਰ ਕੋ ਬਾਪੀ ਮਾਹੂ, ਕਹਿੰਦੇ ਉਹ ਗੰਗਾ ਦਾ ਹੀ ਕਹਿੰਦੇ ਉਹ ਬੋਲੀ ਦੇ ਵਿੱਚ ਚੱਲ ਰਿਹਾ, ਉੱਥੇ ਲੋਟਾ ਆਇਆ ਪਿਆ। ਤਹਿ ਤੇ ਆਪਣਾ ਲੋਟਾ ਲੀਜੈ, ਤੂੰ ਆਪਣਾ ਜਿਹੜਾ ਲੋਟਾ ਵੀ ਤੂੰ ਕੱਢ ਲੈ। ਜਲ ਸੁਰਸਰ ਕੋ ਪਾਨ ਕਰੀ ਜਹਿ, ਇਸ ਤਰ੍ਹਾਂ ਕਹਿੰਦੇ ਜੇ ਗੰਗਾ ਦਾ ਜਲ ਤੂੰ ਪੀਣਾ ਇੱਥੇ, ਕਹਿੰਦੇ ਉਹ ਕੱਢ ਕੇ ਹੁਣ ਤੂੰ ਉਹ ਗੰਗਾ ਸਾਗਰ ਲਾਈ ਸ਼ਕਲ ਆਏ। ਸੁਣ ਸਤਿਗੁਰ ਕੇ ਬਾਕ ਸੁਹਾ, ਇਸ ਤਰ੍ਹਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਸੋਭਨੀਕ ਬਚਨ ਸੁਣ ਕੇ ਪਰਵਿਰਸ਼ਿਓ ਬੀਚ ਬਾਪਿਕਾ ਜਾਏ, ਕੱਪੜੇ ਜੇ ਲਾ ਕੇ ਗੰਗਾ ਦੇ ਬੋਲੀ ਸਾਹਿਬ ਦੇ ਵਿੱਚ ਜਾ ਪ੍ਰਵੇਸ਼ ਹੋਇਆ। ਦੱਖਣ ਦਿਸ਼ ਦੇਖਿਓ ਜਲ ਝਰਨਾ, ਕੀ ਦੇਖਿਆ ਦੱਖਣ ਦੀ ਤਰਕ ਦੇ ਜਲ ਦਾ ਝਰਨਾ ਜਲਦਾ ਸੋਮਾ ਚੱਲ ਰਿਹਾ। ਸੀਤਲ ਸੀਤਲ ਸੁਖਦ ਬਿਮਲ ਬਰ ਬਰਨਾ, ਕਹਿੰਦੇ ਠੰਡਾ ਹੈ ਸੁਖ ਦੇਣ ਵਾਲਾ ਹੈ ਤੇ ਬੜਾ ਸ੍ਰੇਸ਼ਟ ਵਰਨਾ ਕੀ ਰੰਗ ਵਾਲਾ ਹੈ। ਤਹਿ ਲੋਟਾ ਨਿਜ ਪਰਿਓ ਨਿਹਾਰਾ, ਉੱਤੇ ਕਹਿੰਦੇ ਗੰਗਾ ਸਾਗਰ ਜਾ ਪਿਆ ਇਹਨੇ ਦੇਖਿਆ ਹੈ। ਪਿਖ ਚਰਿੱਤਰ ਬਿਸਮਾਦ ਵਿਚਾਰਾ, ਹਾਂ ਵੇਖ ਕੇ ਐਸਾ ਕੌਤਕ ਆਪਣੇ ਚਿੱਤ ਵਿਰ ਸੋਚਿਆ ਵਿਚਾਰਿਆ। ਸੀਗਰ ਨਿਕਸ ਕਰ ਪਦ ਅਰਬਿੰਦ, ਬੋਲੀ ਸਾਹਿਬ ਚੋਂ ਬੜੀ ਛੇਤੀ ਨਿਕਲ ਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾ ਕਮਲਾਂ ਤੇ ਪਰਿਓ ਜਾਏ ਗੁਰ ਪਿਖ ਸੁਖ ਕੰਦ, ਗੁਰੂ ਮਹਾਰਾਜ ਦੇ ਚਰਨਾ ਤੇ ਜਾ ਪਿਆ ਵੇਖ ਕੇ ਸੁਖਾਂ ਦੇ ਬਦਲੂ ਸਤਿਗੁਰੂ। ਮੈਂ ਅਜਾਨ ਮਹਿਮਾ ਨਹਿ ਜਾਣ ਲਗਾ, ਹੇ ਗੁਰੂ ਅਰਦਾਸ ਦਾ ਮੈਂ ਅਣਜਾਣ ਸੀ ਬੇਸਮਝ ਸੀ, ਆਪ ਜੀ ਦੀ ਮਹਿਮਾ ਜਾਣਨੀ। ਬੀਚ ਬਾਪਿਕਾ ਸੁਰਸਰ ਆਨੀ, ਇਹ ਤਾਂ ਮਹਾਰਾਜ ਸੱਚਮੁੱਚੀ ਹੈ ਜਿਹੜੀ ਬੋਲੀ ਸਾਹਿਬ ਦੇ ਵਿੱਚ ਜਿਹੜੀ ਗੰਗਾ ਲੈ ਆਉਂਦੀ ਹੋਈ ਹੈ। ਪ੍ਰਥਮ ਤੁਮਾਰੋ ਬਾਪ ਨਾ ਮਾਨਿਓ, ਪਹਿਲਾਂ ਮਹਾਰਾਜ ਤੁਸੀਂ ਜਾਣ ਸਮੇਂ ਮੈਨੂੰ ਬਚਨ ਕਿਹਾ ਸੀ ਮੈਂ ਮੰਨਿਆ ਨਹੀਂ ਸੀ, ਸ਼ੰਕਾ ਕੀਤੀ ਸੀ ਸਗੋਂ। ਬਖਸ਼ਹ ਭੂਲ ਪ੍ਰਭੂ ਅਬ ਜਾਣਿਓ, ਹੁਣ ਤਾਂ ਮਹਾਰਾਜ ਮੈਂ ਜਾਣ ਲਿਆ ਪ੍ਰਤੱਖ ਹੀ ਦੇਖ ਲਿਆ ਹੈ ਤੇ ਭੁੱਲ ਕੀਤੀ ਕਿ ਮਹਾਰਾਜ ਬਖਸ਼ ਦੇਵੋ ਮਾਫ ਕਰ ਦੇਵੋ। ਸੁਣਤ ਕਿਰਪਾ ਕਰ ਗੁਰ ਭਗਵਾਨ, ਗੁਰੂ ਮਹਾਰਾਜ ਜੀ ਬੇਨਤੀ ਜੀ ਦੇ ਲਫ਼ਜ਼ਾਂ ਨੂੰ ਸੁਣ ਕੇ ਕਿਰਪਾ ਕਰਦਿਆਂ ਪਰਮੇਸ਼ਰ ਸਤਿਗੁਰੂ ਜੀ ਨੇ ਸਤਨਾਮ ਕੋ ਦੀਨ ਸਦਾਨ, ਹਾਂ ਕਹਿੰਦੇ ਵੀ ਤੂੰ ਘਰ ਜਾ ਕੇ ਸਤਨਾਮ ਵਾਹਿਗੁਰੂ ਦਾ ਜਾਪ ਜਪਿਆ ਕਰੇ, ਦਾਨ ਦੇ ਦਿੱਤਾ, ਬਖਸ਼ਿਸ਼ ਕਰ ਦਿੱਤੀ ਹੈ, ਕਰਿਓ ਨਿਹਾਲ ਕਸ਼ਟ ਸਭ ਟਾਰਿਓ, ਕਿਉਂ ਵਾਹਿਗੁਰੂ ਸਤਨਾਮ ਗੁਰਮੰਤਰ ਦੀ ਬਖਸ਼ਿਸ਼ ਕਰਕੇ ਇਹਨੂੰ ਨਿਹਾਲ ਕਰ ਦਿੱਤਾ, ਦੁੱਖ ਟਾਲ ਦਿੱਤੇ, ਜਗ ਸਾਗਰ ਤੇ ਦੁਖਤ ਉਧਾਰਿਓ, ਇਹ ਸੰਸਾਰ ਸੁੰਦਰ ਦੁੱਖਾਂ ਦਾ ਸੁੰਦਰ ਇਹ ਤੋਂ ਉਧਾਰ ਦਿੱਤਾ ਹੈ, ਬੀਚ ਬਾਪਿਕਾ ਸੁਰਸਰ ਨੀਰ, ਬੋਲੀ ਸਾਹਿਬ ਦੇ ਵਿੱਚ ਗੰਗਾ ਦਾ ਜਿਹੜਾ ਜਲ ਹੈ, ਇਮ ਆਨਿਓ ਸਤਿਗੁਰੂ ਗਹੀਰ, ਗਹੀਰ ਕੇ ਡੂੰਘੇ ਸੁੰਦਰ ਵਰਗੇ ਉਹਨਾਂ ਨੇ ਲੈ ਆਂਦਾ ਹੈ, ਤੀਨ ਲੋਕ ਕੇ ਤੀਰਥ ਜੇਈ, ਆਹ ਕਵੀ ਸੰਤੋਖ ਸਿੰਘ ਜੀ ਕਹਿੰਦੇ ਤਿੰਨਾਂ ਲੋਕਾਂ ਦੇ ਜਿੰਨੇ ਵੀ ਇਹ ਤੀਰਥ ਹਨ, ਸ੍ਰੀ ਗੁਰ ਚਰਨ ਵਿਖੇ ਬਸਤੇ, ਇਹ ਤਾਂ ਗੁਰੂ ਅਮਰਦਾਸ ਸਾਹਿਬ ਜੀ ਦੇ ਚਰਨਾਂ ਵਿੱਚ ਹੀ ਸਾਰੇ ਲੋਕਾਂ ਦੇ ਤੀਰਥ ਬਸ ਰਹੇ ਹੈ, ਸੁਰਸਰ ਲਿਆਵਨ ਬਾਪੀ ਮਾਹੀ, ਇੱਕ ਮਾੜੀ ਜੀ ਕਹਿੰਦੇ ਗੰਗਾ ਨੂੰ ਕਹਿੰਦੇ ਬੋਲੀ ਵਿੱਚ ਲੈ ਆਉਣਾ, ਕੁਛ ਅਚਰਜ ਇਹ ਜਾਣਹ ਨਾਹੀ, ਇਹ ਜਿਹੜੀ ਗੱਲ ਹੈ ਇਹਦੇ ਵਿੱਚ ਤਾਂ ਕੁਛ ਅਚਰਜ ਤਾਂ ਹੈਰਾਨਗੀ ਨਾ ਸਮਝੋ, ਮਹਾਰਾਜ ਕਿਵੇਂ ਲੈ ਆਉਂਦੀ, ਮਹਾਰਾਜ ਦੇ ਚਰਨਾਂ ਵਿੱਚ ਹੀ ਸਾਰੇ ਤੀਰਥ ਵਸ ਰਹੇ, ਜਿਮ ਚਾਹੈ ਤਿਮ ਕਰਹਿ ਸੁਤੂਰਨ, ਉਹ ਗੁਰੂ ਅਮਰਦਾਸ ਸਾਹਿਬ ਜੀ ਸਮਰੱਥ ਹੈ, ਜਿਵੇਂ ਚਾਹੁਣ ਬੜੀ ਛੇਤੀ ਕਰ ਕਰਾ ਲੈਂਦੇ, ਸ੍ਰੀ ਪ੍ਰਭ ਸਰਬ ਸਖਤ ਤੇ ਪੂਰਨ, ਗੁਰੂ ਮਹਾਰਾਜ ਤਾਂ ਸਾਰੀਆਂ ਸ਼ਕਤੀ ਕਰਕੇ ਮੁਕੰਮਲ ਹਨ, ਪੂਰਨ ਹਨ, ਕਰੀ ਬਾਪਿਕਾ ਨਿਜ ਸਿੱਖ ਕਾਰਨ, ਆਪਣੇ ਗੁਰਸਿੱਖਾਂ ਦੇ ਉਧਾਰ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਇਹ ਬੋਲੀ ਸਾਹਿਬ ਰਚਨਾ ਕੀਤੀ, ਜਨਮ ਜਨਮ ਕੇ ਕਲੋਖ ਨਿਵਾਰਨ, ਜਿਹੜੇ ਜਨਮਾਂ ਜਨਮਾਂ ਦੇ ਪਾਪ ਕੀਤੇ ਉਹਨਾਂ ਨੂੰ ਨਿਵਿਰਤ ਕਰਨ ਵਾਸਤੇ, ਕਥਾ ਸੁਣੈ ਜੇ ਚਿੱਤ ਕੋ ਲਾਏ, ਜਿਹੜਾ ਕੋਈ ਇਹ ਬੋਲੀ ਸਾਹਿਬ ਦੀ ਜਿਹੜੀ ਕਥਾ ਹੈ ਚਿੱਤ ਲਾ ਕੇ ਸੁਣੇਗਾ, ਸੋ ਨਰ ਪਾਪਨ ਤੇ ਛੁੱਟ ਜਾਏ, ਜਿਹੜਾ ਪੁਰਸ਼ ਹੈ ਉਹ ਵੀ ਪਾਪਾਂ ਦੇ ਦੁੱਖਾਂ ਤੋਂ ਛੁੱਟ ਜਾਏਗਾ, ਇੱਕ ਦਿਨ ਸ੍ਰੀ ਸਤਿਗੁਰੂ ਸੁਹਾਇਓ, ਇੱਕ ਦਿਨ ਦੀ ਗੱਲ ਹੈ ਸਤਿਗੁਰੂ ਸਾਹਿਬ ਜੀ ਸਿੰਘਾਸਨ ਤੇ ਸੋਭਨੀਕ ਹੋਏ, ਬੈਠੇ ਹੋਤੇ ਸਿੱਧ ਇੱਕ ਆਇਓ, ਸਿੰਘਾਸਨ ਤੇ ਬੈਠੇ ਹੋਏ ਸੀ ਇੱਕ ਸਿੱਧ ਜਿਹੜਾ ਪੁਰਸ਼ ਹੈ, ਪੁਰਾਣਾ ਜਾਮ ਕਰਨ ਵਾਲਾ ਹੈ, ਯੋਗ ਸਾਧਨਾ ਕਰਨ ਵਾਲਾ ਯੋਗੀ ਹੈ, ਉਹ ਚੱਲ ਆਇਆ ਹੈ, ਬੰਧਨ ਕਰਕੇ ਗਿਰਾ ਸੁਣਾਈ, ਹਾਏ ਯੋਗੀ ਨੇ ਸਿੱਧ ਪੁਰਸ਼ ਨੇ ਮਾਰਨ ਮੱਥਾ ਟੇਕ ਕੇ ਬੇਨਤੀ ਸੁਣਾਈ ਹੈ, ਆਪ ਲਈ ਜਬ ਤੇ ਗੁਰ ਆਈ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪ ਜੀ ਨੇ ਸੰਸਾਰ ਦੀ ਗੁਰਦਾਈ ਗੱਦੀ ਲਈ ਹੋਈ ਹੈ, ਤਬ ਤੇ ਮੈਂ ਸ਼ਰਧਾ ਉਰ ਧਾਰੀ, ਤਦੋਂ ਤੋਂ ਮੈਂ ਵੀ ਮਾਰਾ ਹਿਰਦੇ ਵਿੱਚ ਬੜੀ ਸ਼ਰਧਾ ਧਾਰਨ ਕੀਤੀ ਹੈ, ਦਰਸ਼ਨ ਚਾਹਤ ਰਹਿਓ ਹਿਤਕਾਰੀ, ਬੜੇ ਹਿਤ ਨਾਲ ਪ੍ਰੇਮ ਨਾਲ ਆਪ ਜੀ ਦੇ ਦਰਸ਼ਨ ਕਰਨਾ ਚਾਹੁੰਦਾ ਰਿਹਾ, ਵੱਡੇ ਭਾਗ ਜਾਗੇ ਅਬ ਮੇਰੇ, ਇਹ ਸਤਿਗੁਰੂ ਅਮਰਦਾਸ ਸਾਹਿਬ ਹੁਣ ਮੇਰੇ ਕੋਈ ਬਹੁਤ ਵੱਡੇ ਚੰਗੇ ਭਾਗ ਜਾਗੇ ਹਨ, ਜਿਸ ਤੇ ਆਏ ਆਪ ਕੋ ਹੇਰੇ, ਇਸ ਕਰਕੇ ਜਾ ਕੇ ਆਪ ਜੀ ਦੇ ਮੈਂ ਦਰਸ਼ਨ ਦੇਖੇ ਹਨ, ਮੈਂ ਚਿਰਕਾਲ ਜੋਗ ਤਪ ਕੀਨੇ, ਸਤਿਗੁਰੂ ਅਮਰਦਾਸ ਸਾਹਿਬ ਜੀ ਮੈਂ ਬਹੁਤ ਸਮੇਂ ਤੱਕ ਜੋਗ ਦੁਆਰਾ ਤਪ ਕੀਤੇ, ਲਹਿ ਸਿੱਧੀ ਨਰ ਕਰੇ ਅਧੀਨੇ, ਤਪ ਕਰਕੇ ਸਿੱਧੀਆਂ ਪ੍ਰਾਪਤ ਕਰ ਲਈਆਂ, ਸਿੱਧੀਆਂ ਦੇ ਨਾਲ ਲੋਕਾਂ ਨੂੰ ਅਧੀਨ ਕਰ ਲਿਆ, ਬਸ ਕਰ ਲਿਆ ਹੋਇਆ, ਮਨ ਮੇਰੇ ਮਹਿ ਸ਼ਾਂਤ ਨਾ ਹੋਈ, ਮਹਾਰਾਜ ਸਿੱਧੀਆਂ ਆ ਗਈਆਂ, ਲੋਕ ਬਸ ਹੋ ਗਏ, ਪਰ ਮੇਰੇ ਮਨ ਦੇ ਸ਼ਾਂਤੀ ਤਾਂ ਆਈ ਨਹੀਂ, ਮਾਨੈ ਮੋਹ ਜਗਤ ਸਭ ਕੋਈ, ਹੁਣ ਜਿੰਨੇ ਸੰਸਾਰ ਦੇ ਲੋਕ ਹੈ ਸਭ ਮੈਨੂੰ ਕਹਿੰਦੇ ਮੰਨਦੇ ਪੂਜਦੇ, ਸਭ ਗਤ ਪਿਖ ਮੈਂ ਹਿਰਦੇ ਵਿਚਾਰਾ, ਕਹਿੰਦੇ ਸਾਰੇ ਮਨ ਦੀ ਹਾਲਤ ਦੇਖ ਕੇ ਵੀ ਮਨ ਨੂੰ ਤਾਂ ਸ਼ਾਂਤੀ ਹੈ ਨੀ, ਮਨ ਤਾਂ ਟਿਕਦਾ ਨੀ, ਹਿਰਦੇ ਵੀ ਸੋਚਿਆ ਵਿਚਾਰਿਆ, ਇਹ ਸਿੱਧਾ ਲੌਕਿਕ ਵਿਵਹਾਰਾ, ਜੋ ਕਰਕੇ ਜਿਹੜੀਆਂ ਮੈਂ ਸਿੱਧੀਆਂ ਪ੍ਰਾਪਤ ਕਰਨੀਆਂ ਤਾਂ ਲੋਕਾਂ ਦੇ ਵਿਵਹਾਰ ਲੋਕਾਂ ਦੇ ਕੰਮ ਸਵਾਰਨ ਵਾਲੀਆਂ, ਕਰ ਕਰ ਕਸ਼ਟ ਜੋਗ ਤਪ ਤਾਪ ਹੈ, ਇਸ ਤਰ੍ਹਾਂ ਦੁਖੀ ਮੈਂ ਕੀਤਾ ਹੈ। ਨਹੀਂ ਆਨੰਦ ਮੋਹ ਕੋ ਪ੍ਰਾਪਤ। ਪਰ ਮੇਰੇ ਮਨ ਨੂੰ ਜਿਹੜਾ ਆਨੰਦ ਹੈ ਉਹ ਤਾਂ ਪ੍ਰਾਪਤ ਨਹੀਂ ਹੋਇਆ, ਮਨ ਤਾਂ ਹੋਈ ਗਈ ਹੈ। ਅਬ ਨਿਜ ਸ਼ਰਨ ਰਾਖ ਸੁਖ ਕੰਦ। ਇਹ ਸੁਖਾਂ ਦੇ ਬੱਦਲ ਗੁਰੂ ਅਮਰਦਾਸ ਸਾਹਿਬ ਜੀ, ਹੁਣ ਮੈਨੂੰ ਤੁਸੀਂ ਆਪਣੀ ਸ਼ਰਨ ਦੇ ਵਿੱਚ ਰੱਖੋ। ਉਪਦੇਸ਼ ਜਿਮ ਲਹ ਆਨੰਦ। ਮਾਰਾ ਮੈਂ ਬ੍ਰਹਮ ਗਿਆਨ ਦਾ ਆਨੰਦ ਲਵਾਂ, ਉਹ ਜਿਹਾ ਉਪਦੇਸ਼ ਮੈਨੂੰ ਦੇ ਦੇਵੋ। ਚਿਰੰਕਾਲ ਕੀ ਆਸਾ ਮੇਰੀ। ਸਤਿਗੁਰੂ ਅਮਰਦਾਸ ਸਾਹਿਬ ਜੀ, ਬਹੁਤ ਸਮੇਂ ਤੋਂ ਮੇਰੀ ਇਹ ਮਨ ਦੀ ਤੀਬਰ ਆਸਾ ਸੀ। ਪੂਰਨ ਕੀ ਜਹੈ ਕਿਰਪਾ ਬਡੇਰੀ। ਆ ਮਾਰਾ ਬਹੁਤ ਵੱਡੀ ਕਿਰਪਾ ਕਰ ਗਏ ਜੋ ਇੱਛਾ ਪੂਰੀ ਕਰ ਦੀ, ਆਸਾ ਪੂਰੀ ਕਰ ਦਈ। ਆਪਣ ਭਗਤ ਜੋਗੀ ਕਹ ਜਾਨ। ਅਮਰਦਾਸ ਸਾਹਿਬ ਜੀ ਨੇ ਆਪਣੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਦਾ ਜਿਹੜਾ ਜੋਗੀ ਉਹਨੂੰ ਭਗਤ ਜਾਣਿਆ। ਸ੍ਰੀ ਸਤਿਗੁਰ ਤੇਹ ਸੰਗ ਬਖਾਨਾ। ਉਸ ਵੇਲੇ ਗੁਰੂ ਅਮਰਦਾਸ ਸਾਹਿਬ ਜੀ ਨੇ ਉਹ ਜੋਗੀ ਸਿੱਧ ਪੁਰਸ਼ ਦੇ ਸਾਥ ਬਚਨ ਕਿਹਾ। ਇਹੋ ਤਨ ਤਜ ਕੈ ਅਪਰ ਤਰੀਜੈ। ਕਹਿੰਦੇ ਵੀ ਆ ਪੰਜ ਭੌਤਿਕ ਸਰੀਰ ਜਾ ਛੱਡ ਕੇ ਕੋਈ ਹੋਰ ਸਰੀਰ ਧਾਰਨ ਕਰ ਲੈ। ਪੁਨ ਹਮ ਟਿਗ ਹੋਏ ਆਨੰਦ ਲੀਜੈ। ਦੂਜਾ ਸਰੀਰ ਧਾਰਨ ਕਰਕੇ ਸਾਡੇ ਕੋਲ ਆ ਜਾ ਤੇ ਬ੍ਰਹਮ ਗਿਆਨ ਦਾ ਆਨੰਦ ਲੈ ਲੈ। ਇਮ ਸਤਿਗੁਰ ਤੇ ਸੁਨ ਕਰ ਗਯੋ। ਇਸ ਤਰ੍ਹਾਂ ਗੁਰੂ ਮਹਾਰਾਜ ਤੋਂ ਬਚਨ ਸੁਣ ਕੇ ਸਿੱਧ ਪੁਰਸ਼ ਜੋਗੀ ਚਲਾ ਗਿਆ। ਇੱਛਾ ਪੂਰਵਕ ਤਨ ਤਜ ਗਯੋ। ਆਪਣੀ ਮਨ ਦੀ ਇੱਛਾ ਅਨੁਸਾਰ ਕਹਿੰਦੇ ਜਾ ਕੇ ਸਰੀਰ ਤਿਆਗ ਦਿੱਤਾ। ਉਰ ਧਰ ਕਰ ਗੁਰ ਕੋ ਅਨੁਰਾਗਾ। ਹਿਰਦੇ ਵਿੱਚ ਸਤਿਗੁਰੂ ਦਾ ਧਿਆਨ ਧਰ ਕੇ ਬੜਾ ਪੇਮੇ ਪਿਆਰਾ ਹੋਇਆ ਹੈ। ਹਰ ਸਭ ਜਗ ਤੇ ਕਰ ਵੈ ਰਾਗਾ। ਅਤੇ ਸਾਰੇ ਸੰਸਾਰ ਤੋਂ ਵਿਰਾਗ ਧਾਰਨ ਕਰ ਲਿਆ ਇਸ ਨੇ। ਜੋਗ ਦੋਹਰਾ ਸੋ ਜੋਗੀ ਧਰ ਬਾ ਜੀ। ਕਹਿੰਦੇ ਹੇ ਗੁਰਸਿੱਖੋ, ਜਿਹੜਾ ਜੋਗੀ ਸੀ ਵਾਸ਼ਨਾ ਧਾਰ ਕੇ ਜਨਮਿਓ ਗੁਰਕੁਲ ਮਾਹੇ। ਉਹ ਗੁਰੂ ਅਮਰਦਾਸ ਸਾਹਿਬ ਦੀ ਜਿਹੜੀ ਭੱਲਿਆਂ ਦੀ ਕੁਲ, ਉਹਦੇ ਵਿੱਚ ਹੀ ਆ ਪੈਦਾ ਹੋਇਆ। ਅਨੁਸਾਰੀ ਵਾਸ਼ਨਾ। ਹਾਂ, ਕਿਉਂਕਿ ਜਿਹੋ ਜੀ ਵਾਸ਼ਨਾ ਸੀ ਉਹਦੇ ਅਨੁਸਾਰ ਹੋ ਕੇ ਪ੍ਰਗਟਿਓ ਆਪਣੀ ਚਾਹੇ। ਆਪਣੀ ਕਹਿੰਦੇ ਨੰਦ ਦੀ ਚਾਹਨਾ ਪੂਰੀ ਕਰਨ ਵਾਸਤੇ ਗੁਰੂ ਕੀ ਕੁਲ ਵਿੱਚ ਗੁਰੂ ਦੀ ਅੰਸ ਵਿੱਚ ਪ੍ਰਗਟ ਹੋਇਆ, ਪੈਦਾ ਹੋਇਆ। ਚੌਪਈ ਸ੍ਰੀ ਗੁਰ ਅਮਰਦਾਸ ਕੇ ਨੰਦ। ਹਾਂਜੀ, ਸ੍ਰੀ ਗੁਰ ਅਮਰਦਾਸ ਕੇ ਨੰਦ। ਸਤਿਗੁਰੂ ਅਮਰਦਾਸ ਸਾਹਿਬ ਜੀ ਦੇ ਸੁਪੁੱਤਰ ਪ੍ਰਥਮ ਭਏ ਦੁਆ ਸੁਭ ਜਨ ਚੰਦ। ਕਹਿੰਦੇ ਪਹਿਲਾਂ ਦੋ ਪੈਦਾ ਹੋਏ ਸਨ, ਜਾਣੀ ਪੂਰਨਵਾਸੀ ਦੇ ਚੰਦਰਮਾ ਵਰਗੇ ਪ੍ਰਕਾਸ਼ਕ। ਭਇਓ ਵੱਡੋ ਮੋਹਨ ਤਿਸ ਨਾਮ। ਜਿਹੜਾ ਵੱਡਾ ਪੁੱਤਰ ਹੋਇਆ ਸੀ ਉਸਦਾ ਨਾਮ ਹੈ ਸੀ ਮੋਹਨ ਜੀ। ਪਰਮ ਵਿਰਾਗਵਾਨ ਨਿਸ਼ਕਾਮ। ਮਹਾਨ ਕਹਿੰਦੇ ਵਿਰਾਗ ਵਾਲਾ ਸੀ ਤੇ ਕਾਮਨਾ ਤੋਂ ਰਹਿਤ ਸੀ, ਨਿਸ਼ਕਾਮੀ ਸੀ। ਗਿਆਨਾਨੰਦ ਮਹਿ ਸਦਾ ਬਿਲਾਸ ਹੈ। ਜਿਹੜਾ ਬ੍ਰਹਮ ਗਿਆਨ ਦਾ ਆਨੰਦ ਹੈ ਉਹਨੂੰ ਹਮੇਸ਼ਾ ਇਹ ਬਿਲਾਸ ਹੈ ਕਿ ਇਹ ਮਾਣਦਾ ਹੈ ਸੀ। ਔਰ ਵਿਕਾਰ ਕੋ ਲੇਸ਼ ਨਾ ਤਾਸ ਹੈ। ਜਿਹਦੇ ਹਿਰਦੇ ਵਿੱਚ ਜਿਹੜੇ ਕੋਈ ਮਾੜੇ ਵਿਕਾਰ, ਉਹਨਾਂ ਦਾ ਲੇਸ਼ ਮਾਤਰ ਹੈ ਨੀ, ਥੋੜੇ ਮਾਤਰ ਵੀ ਹੈ ਨੀ ਸੀ ਫੁਰਨਾ। ਵੱਡ ਅਵਧੂਤ ਇਕਾਂਕੀ ਰਹਿ। ਜਿਹੜਾ ਮੋਹਨ ਹੈ ਬੜਾ ਕਹਿੰਦੇ ਤਕੜਾ ਅਵਧੂਤ ਕੇ ਬਿਰਾਕਤ ਹੈ, ਸ਼ੁੱਧ ਚਿੱਤ ਵਾਲਾ ਹੈ, ਇਕਾਂਤ ਹੀ ਰਹਿੰਦਾ, ਕੱਲੇ ਹੀ ਰਹਿੰਦਾ ਹੈ। ਕਿਸੇ ਸੁਣੈ ਨਾ ਮੁਖ ਤੇ ਕਹੈ। ਨਾ ਕਿਸੇ ਤੋਂ ਗੱਲ ਕਹਿੰਦੇ ਕੋਈ ਸੁਣਦਾ ਧਿਆਨ ਨਾਲ, ਨਾ ਮੁਖੋਂ ਕੋਈ ਕਿਸੇ ਨੂੰ ਵਚਨ ਕਹਿੰਦਾ ਹੈ। ਮੌਨ ਧਰੈ ਮਨ ਥਿਰਤਾ ਗਹੈ। ਹਾਂ, ਚੁੱਪ ਧਾਰਨ ਕਰ ਲੈਂਦਾ ਹੈ, ਮਨ ਦੀ ਇਸਤੀ ਕਰ ਲੈਂਦਾ ਹੈ। ਸੁਭ ਗੁਣ ਗਨ ਕੋ ਮੰਦਰ ਹੈ। ਜਿੰਨੇ ਕਹਿੰਦੇ ਚੰਦੇ ਸੁਭ ਗੁਣ ਹੈ, ਉਹਨਾਂ ਦਾ ਮਨੋ ਮੰਦਰ ਹੀ ਹੈ ਸੀ, ਘਰ ਹੀ ਹੈ ਸੀ ਇਹ ਮੋਹਨ। ਨਾਹਨ ਪ੍ਰਵਤੀ ਮਹਿ ਚਿਤ ਜਾਹੀ। ਹਾਂ, ਜਿਵੇਂ ਸੰਸਾਰ ਦੇ ਵਿੱਚ ਪ੍ਰਵਿਰਤੀ ਕਰਨੀ, ਫਲਾ ਕਰਨਾ, ਪਸਾਰਾ ਕਰਨਾ, ਇਹਦੇ ਵਿੱਚ ਹੈ ਨੀ ਸੀ ਪ੍ਰਵਿਰਤੀ ਗਾੜਾ ਫਲਵਾ ਵਾਲਾ ਖਿਆਲ। ਸਦਾ ਸ਼ਾਂਤ ਰਸ ਸਵਾਦ ਸੋ ਗ੍ਰਾਹੀ। ਸਦਾ ਸ਼ਾਂਤ ਰਸ ਰਹਿ ਕੇ ਤੇ ਸਵਾਦ ਨੂੰ ਗ੍ਰਹਿਣ ਕਰਨ ਵਾਲਾ ਸੀ, ਸ਼ਾਂਤ ਰਸ ਦਾ ਸਵਾਦ ਲੈਣ ਵਾਲਾ ਸੀ। ਦੁਤੀਏ ਮੋਹਰੀ ਮਹਾ ਸੁਜਾਨ। ਹਾਂ, ਦੂਸਰਾ ਜੋ ਗੁਰੂ ਅਮਰਦਾਸ ਸਾਹਿਬ ਦਾ ਪੁੱਤਰ ਸੀ ਮੋਹਰੀ, ਉਹ ਬੜਾ ਸੁਗੜ ਸੁਜਾਨ ਹੈ ਸੀ। ਜਗ ਵਿਵਹਾਰ ਵਿਖੇ ਬੁੱਧ ਬੁੱਧਵਾਨ, ਸੰਸਾਰ ਦੇ ਵਿਵਹਾਰ ਕਰਨੇ ਉਹਦੇ ਕਰਨ ਵਿੱਚ ਬੜਾ ਬੁੱਧੀਵਾਨ ਸੀ, ਅਕਲਵੰਦ ਸੀ। ਇਸ ਕੇ ਪੁੱਤਰ ਪ੍ਰਥਮ ਨਿਪ ਜਾਇਓ, ਇਸ ਮੋਹਰੀ ਜੀ ਦੇ ਘਰ ਦੇ ਵਿੱਚ ਪਹਿਲਾਂ ਇੱਕ ਪੁੱਤਰ ਪੈਦਾ ਹੋਇਆ ਸੀ, ਨਾਮ ਅਰਥ ਮਲ ਤੇ ਧਰ ਦਇਓ। ਮੋਹਰੀ ਜੀ ਨੇ ਵਿਚਾਰ ਕਰਕੇ ਉਹ ਆਪਣੇ ਪੁੱਤਰ ਦਾ ਨਾਮ ਅਰਥ ਮਲ ਕਹਿੰਦੇ ਰੱਖ ਦਿੱਤਾ। ਪਰਮ ਭਗਤ ਗੁਣ ਗਨ ਅਨੁਰਾਗੀ, ਜਿਹੜਾ ਅਰਥ ਮਲ ਸੀ ਬੜਾ ਕਹਿੰਦੇ ਭਗਤੀ ਕਰਨ ਵਾਲਾ, ਸੂ ਗੁਣਾਂ ਦਾ ਕਹਿੰਦੇ ਰਾਗੀ ਸੀ, ਪ੍ਰੇਮੀ ਸੀ। ਗੁਰ ਕੁਲ ਮਹਿ ਉਪਜੋ ਵੱਡ ਭਾਗੀ, ਗੁਰੂ ਅਮਰਦਾਸ ਸਾਹਿਬ ਜੀ ਦੇ ਕੁਲ ਦੇ ਵਿੱਚ ਹੀ ਅਰਥ ਮਲ ਵੱਡੇ ਭਾਗਾਂ ਵਾਲਾ ਪੈਦਾ ਹੋਇਆ। ਤਿਸ ਪਿੱਛੇ ਸੋ ਜੋਗੀ ਆਏ, ਜਿਹੜਾ ਅਰਥ ਮਲ ਪੁੱਤਰ ਇਹ ਤੋਂ ਬਾਅਦ ਦੇ ਵਿੱਚ ਉਹ ਜੋਗੀ ਆ ਗਿਆ ਹੈ ਸਰੀਰ ਛੱਡ ਕੇ। ਜਨਮਿਓ ਮਹਿਦ ਮੋਦ ਉਪਜਾਏ, ਬੜਾ ਕਹਿੰਦੇ ਖੁਸ਼ੀ ਆਨੰਦ ਪੈਦਾ ਕਰਦਾ ਹੋਇਆ ਮੋਹਰੀ ਦੇ ਘਰ ਦਾ ਜੰਮਿਆ ਹੈ। ਜਿਨ ਤਪ ਜੋਗ ਕਰਿਓ ਬਹੁ ਕਾਲਾ, ਜਿਹਨੇ ਪਿਛਲੇ ਸਮਿਆਂ ਵਿੱਚ ਬੜਾ ਭਾਰੀ ਜੋਗ ਤਪ ਕੀਤਾ ਹੋਇਆ। ਜਨਮਿਓ ਸ਼ਰਧਾ ਧਰੇ ਵਿਸਾਲਾ, ਬੜੀ ਸ਼ਰਧਾ ਧਾਰ ਕੇ ਗੁਰੂ ਘਰ ਦੇ ਵਿੱਚ ਆ ਜੰਮਿਆ ਹੈ। ਪਾਏ ਗਿਆਨ ਕੋ ਲਹਿਓ ਆਨੰਦ, ਮੈਂ ਗਿਆਨ ਪਾ ਕੇ ਆਨੰਦ ਲਵਾਂ। ਇਹੀ ਬਾਸ਼ਨਾ ਭਲੀ ਮੁਕੰਦ, ਮੁਕਤੀ ਦੇਣ ਵਾਲੀ ਇਹ ਸਭ ਤੋਂ ਇਹਦੀ ਚੰਗੀ ਬਾਸ਼ਨਾ ਸੀ। ਗੁਰ ਅੰਤਰ ਜਾਮੀ ਸਭ ਜਾਣਾ, ਗੁਰੂ ਅਮਰਦਾਸ ਸਾਹਿਬ ਜੀ ਅੰਤਰ ਜਾਮੀ ਹੈ, ਸਭ ਕੁ ਜਾਣ ਲਿਆ ਹੈ। ਪੋਤਰ ਜਨਮ ਕੋ ਸੁਨ ਕਰ ਕੰਨ, ਸਾਡੇ ਘਰੇ ਪੋਤਰਾ ਜੰਮਿਆ ਹੈ ਉਹ ਕੰਨਾਂ ਵਿੱਚ ਸੁਣ ਕੇ। ਬੱਲੂ ਸੋ ਫੁਰਮਾਵਨ ਕੀਓ, ਗੁਰੂ ਅਮਰਦਾਸ ਸਾਹਿਬ ਜੀ ਨੇ ਆਪਣਾ ਜਿਹੜਾ ਮੁਖੀ ਸੇਵਕ ਬੱਲੂ ਉਸ ਨੂੰ ਕਿਹਾ, ਪੁੱਤਰ ਮੋਹਰੀ ਕੇ ਜੋ ਪਾਇਓ, ਸਾਡੇ ਮੋਹਰੀ ਘਰ ਦੇ ਵਿੱਚ ਇਸ ਵੇਲੇ ਜਿਹੜਾ ਪੁੱਤਰ ਪੈਦਾ ਹੋਇਆ ਹੈ, ਤਿਸ ਕੋ ਆਨ ਹੋ ਨਿਕਟ ਹਮਾਰੇ, ਉਸ ਵੀ ਪੁੱਤਰ ਨੂੰ ਚੁੱਕ ਕੇ ਤੂੰ ਸਾਡੇ ਕੋਲ ਸਮੇਂ ਲੈ ਆ। ਜਨਮਿਓ ਜੋ ਆਨੰਦ ਇੱਛ ਧਾਰੇ, ਜੋ ਵੀ ਬ੍ਰਹਮ ਗਿਆਨ ਦਾ ਆਨੰਦ ਲੈਣ ਦੀ ਇੱਛਾ ਧਾਰ ਕੇ ਪੈਦਾ ਹੋਇਆ ਜੰਮਿਆ ਹੈ। ਸੁਨਤ ਦਾਸ ਗਮਨਿਓ ਤਿਸ ਥਾਨ, ਗੁਰੂ ਮਹਾਰਾਜ ਦਾ ਵਚਨ ਸੁਣ ਕੇ ਜਿਹੜਾ ਬੱਲੂ ਦਾਸ ਹੈ ਜਿੱਥੇ ਪੈਦਾ ਹੋਇਆ ਉਸ ਥਾਂ ਤੇ ਚਲਿਆ ਗਿਆ। ਗੁਰ ਫੁਰਮਾਵਨ ਤਿੰਨੋ ਬਖਾਨਾ, ਗੁਰੂ ਮਹਾਰਾਜ ਨੇ ਕਿਹਾ ਅਸੀਂ ਉਸ ਤਰ੍ਹਾਂ ਮਾਤਾ ਨੂੰ ਦੱਸ ਦਿੱਤਾ ਹੈ। ਆਏ ਸਮੇਟ ਸਕਹਿ ਨਹਿ ਕੋਈ, ਕਿਉਂਕਿ ਗੁਰੂ ਮਹਾਰਾਜ ਦੀ ਜਿਹੜੀ ਆਗਿਆ ਇਸ ਨੂੰ ਤਾਂ ਕੋਈ ਵੀ ਪਰਿਵਾਰ ਦਾ ਪੁਰਸ਼ ਮੇਟ ਨਹੀਂ ਸਕਦਾ ਸੀ। ਤੁਰਤ ਪ੍ਰਸੂਤ ਮ੍ਰਿਦਲ ਸਿਸ ਹੋਈ, ਹੁਣੇ ਅਜੇ ਬੱਚੇ ਨੇ ਪ੍ਰਸੂਤ ਜੰਮਿਆ ਸੀ ਤੇ ਸੱਸਾ ਵੀ ਬੱਚਾ ਜੇ ਕੋਮਲ ਹੁੰਦਾ ਬਾਲਕ ਹੁੰਦਾ। ਤੂਲ ਸੋ ਵਸਤਰ ਅਛਾਦਨ ਕਰਿਓ, ਕਹਿੰਦੇ ਜਿਹੜੀ ਰੂਈ ਵਾਲਾ ਵਸਤਰ ਨਾ ਉਹਦੇ ਨਾਲ ਢੱਕ ਢੁੱਕੇ ਸਰੀਰ ਦੇ ਤਾਂ ਲੈ ਬੱਲੂ ਨਿਜ ਹਾਥਨ ਧਰਿਓ, ਬੱਲੂ ਨੇ ਲੈ ਕੇ ਢੱਕ ਕੇ ਆਪਣੇ ਹੱਥਾਂ ਉੱਪਰ ਰੱਖ ਲਿਓ ਬੱਚੇ ਨੂੰ। ਸਨੈ ਸਨੈ ਸਤਿਗੁਰ ਢਿੱਗ ਆਨਿਓ, ਹੌਲੀ ਹੌਲੀ ਚੱਲਦਾ ਹੋਇਆ ਬੱਲੂ ਸਤਿਗੁਰੂ ਦੇ ਕੋਲ ਲੈ ਆਇਆ ਹੈ। ਇਹੋ ਵੱਡ ਭਾਗ ਸਭਨ ਮਨ ਜਾਣਿਓ, ਜਿੰਨੇ ਉੱਥੇ ਹਜ਼ੂਰੀ ਵਿੱਚ ਗੁਰਸਿੱਖ ਬੈਠੇ ਸਭ ਨੇ ਮਨ ਵਿੱਚ ਜਾਣ ਲਿਆ ਵੀ ਇਹ ਜਿਹੜਾ ਬੱਚਾ ਹੈ ਤਾਂ ਬਹੁਤ ਵੱਡੇ ਭਾਗਾਂ ਵਾਲਾ ਹੈ। ਪ੍ਰਭ ਨੇ ਪੌਤਰ ਲਿਓ ਨਿਜ ਗੋਦ, ਇਧਰ ਗੁਰੂ ਅਮਰਦਾਸ ਸਾਹਿਬ ਪਰਮੇਸ਼ਰ ਰੂਪ ਜੀ ਨੇ ਆਪਣੇ ਪੋਤਰੇ ਨੇ ਆਪਣੀ ਗੋਦ ਵਿੱਚ ਲੈ ਲਿਆ। ਸਭ ਪਰਿਵਾਰ ਮੈਂ ਭਇਓ ਪ੍ਰਮੋਦ, ਸਾਰੇ ਪਰਿਵਾਰ ਦੇ ਵਿੱਚ ਬੜਾ ਭਾਰੀ ਆਨੰਦੀ ਆਨੰਦ ਹੋਇਆ, ਖੁਸ਼ੀਆਂ ਹੋਈਆਂ। ਬੱਲੂ ਸੋ ਬੋਲੇ ਭਗਵੰਤ, ਪਰਮੇਸ਼ਰ ਸਤਿਗੁਰੂ ਜੀ ਬੱਲੂ ਸੇਵਕ ਦੇ ਸਾਥ ਬੋਲੇ, ਇਹ ਅਵਤਾਰਿਓ ਵੱਡ ਸ਼ੁਭ ਸੰਤ, ਇਹ ਵੀ ਜਿਹੜਾ ਅਵਤਾਰ ਹੋਇਆ ਪੈਦਾ ਹੋਇਆ ਬਹੁਤ ਵੱਡਾ ਕੋਈ ਤਕੜਾ ਸੰਤੀ ਹੋਇਆ ਹੈ। ਰਿੱਧ ਆਨੰਦ ਕੀ ਇੱਛਾ ਜਾਹੂੰ, ਇਸ ਸੰਤ ਨੂੰ ਕਹਿੰਦੇ ਹਿਰਦੇ ਵਿੱਚ ਬ੍ਰਹਮ ਗਿਆਨ ਦੇ ਆਨੰਦ ਦੀ ਇੱਛਾ ਹੈ। ਲੀਨ ਜਨਮ ਹਮਰੇ ਕੁਲ ਮਾਹੂੰ, ਇਸੇ ਕਰਕੇ ਸਾਡੇ ਭਲਿਆਂ ਦੀ ਕੁਲ ਵਿੱਚ ਇਹਨੇ ਆ ਕੇ ਜਨਮ ਲਿਆ ਬ੍ਰਹਮ ਗਿਆਨ ਦੇ ਆਨੰਦ ਦੀ ਇੱਛਾ ਰੱਖ ਕੇ। ਇਸ ਕੋ ਨਾਮ ਆਨੰਦ ਤਰੀਜੈ, ਮਹਾਰਾਜ ਕਹਿੰਦੇ ਵੀ ਬੱਲੂ ਇਹਦਾ ਨਾਮ ਆਪਾਂ ਅਸੀਂ ਆਨੰਦ ਰੱਖ ਦਿੰਦੇ। ਮਹਾਂਪੁਰਖ ਸਭ ਗੁਣ ਸਭ ਲੀਜੈ, ਕਦੇ ਮਹਾਂਪੁਰਖ ਹੈ ਸਾਰੇ ਗੁਣਾਂ ਦੇ ਸਹਿਤ ਹੋਵੇਗਾ। ਹਮ ਵੀ ਇਸ ਕੋ ਦੇਹ ਉਪਾਏ, ਇਹ ਕਹਿੰਦੇ ਵੀ ਜਿਹੜਾ ਸੰਤ ਪੈਦਾ ਹੋਇਆ ਨਾ ਪੁੱਤਰੇ ਰੂਪ ਚ, ਅਸੀਂ ਇਹਨੂੰ ਕੋਈ ਭੇਟਾ ਦੇਵਾਂਗੇ ਬਾਣੀ ਰੂਪ। ਬਾਣੀ ਸੁੰਦਰ ਕਰਹਿ ਗੁਣਾਇਨ, ਹਾਂ ਕਹਿੰਦੇ ਗੁਣਾਂ ਦੇ ਘਰ ਵਾਲੀ ਜਿਹੜੀ ਸੋਹਣੀ ਬਾਣੀ ਹੈ ਰਚ ਕੇ ਇਹਨੂੰ ਭੇਟਾ ਦੇਵਾਂਗੇ। ਨਾਮ ਆਨੰਦ ਤਾਹਿ ਕੋ ਰਾਖੈ ਹੈ, ਇਸਦਾ ਨਾਮ ਵੀ ਬੱਚੇ ਦਾ ਤੇ ਬਾਣੀ ਦਾ ਆਨੰਦ ਹੀ ਰੱਖਾਂਗੇ। ਮਨ ਕਾਮਨ ਦਾਨੀ ਸੋ ਭਾਖ ਹੈ, ਜਿਹੜੀ ਬਾਣੀ ਹੈ ਜਿਹੜੀ ਮਨ ਦੀਆਂ ਕਾਮਨਾ ਪੂਰੀ ਕਰਨ ਵਾਲੀ ਉਹ ਉਚਾਰਨ ਕਰਾਂਗੇ, ਨਾਮ ਆਨੰਦ ਰੱਖਾਂਗੇ। ਇਮ ਸਤਿਗੁਰ ਕਹਿ ਬੱਲੂ ਸੰਗ, ਇਸ ਤਰ੍ਹਾਂ ਪੋਤਰੇ ਨੂੰ ਗੋਦ ਵਿੱਚ ਲੈ ਕੇ ਬੱਲੂ ਦੇ ਸਾਧ ਸਤਿਗੁਰੂ ਜੀ ਬਚਨ ਕਹਿ ਰਹੇ ਸਨ। ਲੱਗੇ ਬਨਾਵਨ ਗਿਰਾ ਉਮੰਗ, ਬੜੇ ਉਰਸ਼ਾਹ ਨਾਲ ਫਿਰ ਇਹ ਪਵਿੱਤਰ ਬਾਣੀ ਬਣਾਉਣ ਲੱਗ ਪਏ, ਉਚਾਰਨ ਲੱਗ ਪਏ। ਪੋਤਰ ਗੋਦ ਚਿਤ ਮੋਦ ਧਰੰਤੇ, ਹਾਂ ਪੋਤਰਾ ਗੋਦ ਵਿੱਚ ਲਿਆ, ਚਿਤ ਬੜੇ ਬੜੇ ਖੁਸ਼ੀ ਉਰਸ਼ਾਹ ਧਾਰ ਰਹੇ। ਬਾਣੀ ਕੋ ਰਸਨਾ ਉਚਰੰਤੇ, ਆਪਣੇ ਮੁਖ ਤੋਂ ਜਵਾਨ ਨਾਲ ਸੋਹਣੀ ਬਾਣੀ ਉਚਾਰਨ ਕਰ ਰਹੇ। ਪੌੜੀ ਕਰੀ ਦੋਏ ਕੰਮ ਚਾਲੀ, ਦੋ ਘੱਟ 40 ਪੌੜੀਆਂ ਆਪ ਜੀ ਨੇ ਉਚਾਰਨ ਕੀਤੀਆਂ। ਨਿਜ ਪੋਤਰੇ ਪਰਥਾਏ ਵਿਸਾਲੀ, ਆਪਣੇ ਪੋਤਰੇ ਦੇ ਪਰਥਾਏ ਆਪਣੇ ਪੋਤਰੇ ਦੇ ਸਬਬ ਕਰਕੇ ਕਾਰਨ ਕਰਕੇ। ਪੋਤਰ ਸੋ ਬਾਣੀ ਕੋ ਆਨੰਦ, ਕਹਿੰਦੇ ਆਪਣੇ ਪੋਤਰੇ ਦਾ ਵੀ ਤੇ ਬਾਣੀ ਦਾ ਜਿਹੜਾ ਨਾਮ ਹੈ, ਨਾਮ ਧਰਿਓ ਗੁਰ ਭਾਇਓ ਆਨੰਦ, ਗੁਰੂ ਮਹਾਰਾਜ ਨੇ ਨਾਮ ਦੋਹਾਂ ਦਾ ਆਨੰਦ ਰੱਖਿਆ, ਜਿਸ ਕਰਕੇ ਨਾਮ ਸੁਣ ਕੇ ਸਭ ਨੂੰ ਆਨੰਦ ਹੋਇਆ। ਪੁਨ ਬੱਲੂ ਕੋ ਦੀਨਸ ਬਾਲਕ, ਬਾਣੀ ਉਚਾਰਨ ਕਰਕੇ ਨਾਮ ਦੋਹਾਂ ਦਾ ਆਨੰਦ ਰੱਖ ਕੇ ਤੇ ਫਿਰ ਬੱਲੂ ਨੂੰ ਆਪਣਾ ਪੋਤਰਾ ਦੇ ਦਿੱਤਾ, ਬਾਲਕ ਦੇ ਦਿੱਤਾ। ਲੈ ਘਰ ਕੋ ਗਮਨਿਓ ਤਤਕਾਲਤ, ਬੱਲੂ ਸੇਵਕ ਲੈ ਕੇ ਘਰ ਵੱਲ ਨੂੰ ਬੜੀ ਤੇਜ਼ੀ ਨਾਲ ਚੱਲਿਆ। ਤਿਸ ਮਾਤਾ ਕੀ ਦਇਓ ਸੋ ਗੋਦ, ਉਸੇ ਮਾਤਾ ਦੇ ਗੋਦ ਵਿੱਚ ਉਹ ਜਿਹੜਾ ਬੱਚਾ ਜਾ ਦਿੱਤਾ ਹੈ। ਦੇਖ ਪੁੱਤਰ ਕੋ ਮਹਾ ਪ੍ਰਮੋਦ, ਮਾਤਾ ਕਹਿੰਦੇ ਪੁੱਤਰ ਨੂੰ ਦੇਖ ਕੇ ਬੜੀ ਆਨੰਦ ਖੁਸ਼ ਹੋਈ ਹੈ। ਜਬ ਬੱਲੂ ਗੁਰ ਕੇ ਢਿੱਗ ਆਇਓ, ਬੱਲੂ ਸਤਿਗੁਰੂ ਦੇ ਪਾਸ ਆ ਗਿਆ। ਮੰਗਲ ਮੂਲ ਸੋ ਬਾਕ ਸੁਣਾਇਓ, ਖੁਸ਼ੀਆਂ ਦਾ ਮੂਲ ਮੁੰਡਾ ਮੁੱਢ ਜਾੜੇ ਪ੍ਰਸੰਗ ਬਚਨ ਸੁਣਾਇਆ ਹੈ। ਲਿਓ ਢੋਲਕ ਅਬ ਆਪਣੇ ਹੱਥ, ਗੁਰੂ ਮਹਾਰਾਜ ਕਹਿੰਦੇ ਬੱਲੂ ਸੇਵਕ ਤੂੰ ਆਪਣੇ ਹੱਥਾਂ ਵਿੱਚ ਢੋਲਕੀ ਜੈ ਲੈ ਜੈ। ਚੜ ਕੋਠੇ ਪਰ ਵੱਡ ਸੁਰ ਸਾਥ, ਇਸ ਤਰ੍ਹਾਂ ਕੋਠੇ ਉੱਪਰ ਚੜ ਕੇ ਬੜੀ ਉੱਚੀ ਆਵਾਜ਼ ਦੇ ਨਾਲ ਗਾਵਹ ਆਨੰਦ ਬਜਾਵਹ ਜਾਵਹ, ਇਸ ਤਰ੍ਹਾਂ ਕਹਿੰਦੇ ਵੀ ਇਸ ਤਰ੍ਹਾਂ ਜਿਹੜੇ ਢੋਲਕੀ ਨੂੰ ਵਜਾਉਂਦਾ ਹੈ ਤੇ ਜਿਹੜਾ ਬਾਣੀ ਆਨੰਦ ਨੂੰ ਗਾਉਂਦਾ ਜਾਂ ਗਈ ਚੱਲ। ਹਰ ਖਾਵਹ ਬਹੁ ਨਰਨ ਸੁਣਾਵਨ, ਇਸ ਤਰ੍ਹਾਂ ਬਹੁਤੇ ਸਲੋਕਾਂ ਨੂੰ ਸੁਣਾ ਕੇ ਬਾਣੀ ਤੋਂ ਖੁਸ਼ ਆਨੰਦ ਕਰਦੇ। ਇਹੋ ਬਾਣੀ ਸੁੰਦਰ ਗੁਣ ਭਰੀ, ਇਹ ਜਿਹੜੀ ਆਨੰਦ ਬਾਣੀ ਹੈ ਬਹੁਤ ਸੋਹਣੇ ਗੁਣਾਂ ਨਾਲ ਭਰੀ ਹੋਈ ਹੈ। ਸੁਨਹਿ ਜੋ ਪਾਏ ਕਾਮਨਾ ਧਰੀ, ਜਿਹੜਾ ਕਹਿੰਦੇ ਕਾਮਨਾ ਧਾਰ ਕੇ ਸੁਣੇਗਾ ਉਹ ਪਾ ਲਏਗਾ। ਨਿਤ ਇਸ ਪਠਨ ਨੇਮ ਨਿਰਵਾਹੇ, ਜਿਹੜਾ ਆਨੰਦ ਬਾਣੀ ਨੂੰ ਹਮੇਸ਼ਾ ਪੜ੍ਹਦਾ ਨੇਮ ਨਿਭਾਏਗਾ। ਅਲਬ ਨਾ ਵਸਤ ਹੋਤ ਜਿਹ ਚਾਹੇ, ਜਿਹਦੀ ਵੀ ਚਾਹ ਨਾ ਹੋਏਗੀ ਉਹ ਕੋਈ ਨਾ ਲੱਭਣ ਵਸਤੂ ਨਹੀਂ ਹੋਏਗੀ, ਉਹ ਲੱਭ ਪਏਗੀ ਉਸਨੂੰ। ਭੁਗਤ ਮਕਤ ਕੀ ਇਹ ਫਲਦਾਇਕ, ਜਿਹੜੇ ਆਨੰਦ ਬਾਣੀ ਹੈ ਪਦਾਰਥ ਤੇ ਮੁਕਤੀ ਦੇ ਫਲਾਂ ਨੂੰ ਦੇਣ ਵਾਲੀ। ਪਾਏ ਪਦਾਰਥ ਸਹਿਜ ਸੁਭਾਇਕ, ਜਿਹੜਾ ਬਾਣੀ ਪੜੇਗਾ ਉਸ ਉੱਤੇ ਸੁਭਾਈ ਚਾਰੇ ਪਦਾਰਥ ਪੈ ਲਏਗਾ। ਰਚੀ ਹੇਤ ਸਿੱਖਿਅਨ ਕਲਿਆ, ਜਿਹੜੀ ਆਨੰਦ ਬਾਣੀ ਇਹ ਤਾਂ ਸਿੱਖਾਂ ਦੇ ਕਲਿਆਣ ਵਾਸਤੇ ਅਸੀਂ ਰਚੀ ਹੈ। ਪਠ ਹੈ ਸੁਣੈ ਸੁਖ ਲਹਿ ਮਹਾਨ, ਜਿਹੜਾ ਪੜ੍ਹੇਗਾ ਸੁਣੇਗਾ ਮਹਾਨ ਸੁਖ ਲੈ ਲਏਗਾ। ਸਭ ਕਾਰਜ ਕੀ ਸਿੱਧੀ ਦੇਤ, ਕਿੰਨੇ ਕਾਰਜ ਹੈ ਉਹਨਾਂ ਨੂੰ ਕਹਿੰਦੇ ਸਿੱਧੀ ਦੇਣ ਵਾਲੀ ਪੂਰੀਆਂ ਕਰਨ ਵਾਲੀ ਹੋਵੇਗੀ। ਜੋ ਇਸ ਧਾਰ ਹੈ ਪ੍ਰੇਮ ਸਮੇਤ, ਜਿਹੜਾ ਇਹ ਬਾਣੀ ਨੂੰ ਪ੍ਰੇਮ ਸਹਿਤ ਧਾਰੇਗਾ ਜਾਣੀ ਪੜ੍ਹੇਗਾ। ਸਭ ਮੰਗਲ ਕੇ ਆਦਿ ਬੜੀ ਜੈ। ਸਾਰੇ ਜਿਹੜੇ ਮੰਗਲ ਚਾਰ ਹੈ ਖੁਸ਼ੀਆਂ ਦੇ ਸਮੇਂ ਮੌਕੇ ਉਹਨਾਂ ਦੇ ਮੁੱਢ ਵਿੱਚ ਇਹਨੂੰ ਪੜ੍ਹਨਾ ਚਾਹੀਏ। ਪੂਰਨ ਹੈ ਨਿਰਵਿਘਨ ਲਈ ਜੈ। ਮੰਗਲਾਚਾਰਨ ਪੂਰਨ ਹੋਣਗੇ ਨਿਰਵਿਘਨਤਾ ਸਹਿਤ ਹੋਣਗੇ ਜਾਣ ਲਈ। ਗੁਰ ਆਇਸ ਤੇ ਬੱਲੂ ਦਾਸ, ਗੁਰੂ ਕੀ ਆਗਿਆ ਨਾਲੇ ਬੱਲੂ ਜਿਹੜਾ ਸੇਵਕ ਹੈ ਲੇਕਰ ਢੋਲਕ ਆਪਣੇ ਪਾਸ, ਢੋਲਕੀ ਜੀ ਲੈ ਕਰਕੇ ਕੋਠੇ ਪਰ ਚੜ ਕੇ ਤਤਕਾਲ, ਬੜੀ ਛੇਤੀ ਕੋਠੇ ਦੇ ਉੱਪਰ ਚੜ ਕੇ ਕੀਨ ਬਜਾਵਨ ਧੁਨੀ ਵਿਸਾਲਾ, ਬੜੀ ਰਾਮਕਲੀ ਰਾਗ ਦੇ ਵਿੱਚ ਉੱਚੀ ਆਵਾਜ਼ ਨਾਲ ਢੋਲਕੀ ਜੀ ਵਜਾਣਾ ਕੀਤੀ। ਅੱਠ ਤੀਸ ਪੌੜੀ ਸਭ ਗਾਈ, ਤੀਹ ਜੀ ਅਠੱਤੀ ਪੌੜੀਆਂ ਨੇ ਕਹਿੰਦੇ ਢੋਲਕੀ ਵਜਾ ਕੇ ਗਾਈਆਂ। ਧੁਨ ਉੱਚੀ ਸੋ ਨਰਨ ਸੁਣਾਈ, ਬੜੀ ਉੱਚੀ ਆਵਾਜ਼ ਨਾਲ ਲੋਕਾਂ ਨੂੰ ਸੁਣਾਇਆ ਏ। ਜਿਨ ਜਿਨ ਸੁਣਿਓ ਕਾਨ ਮਹਿਤਬੈ, ਜਿੰਨਾ ਜਿੰਨਾ ਵੀ ਆਨੰਦ ਬਾਣੀ ਦਾ ਕੀਰਤਨ ਉਸ ਵੇਲੇ ਕੰਨਾਂ ਵਿੱਚ ਸੁਣਿਆ, ਭਾਉ ਭਗਤ ਪ੍ਰਗਟੀ ਉਰ ਸਭੈ, ਸਾਰਿਆਂ ਦੇ ਹਿਰਦੇ ਵਿੱਚ ਪ੍ਰੇਮ ਨਾਲ ਜਿਹੜੀ ਭਗਤੀ ਕਰਨੀ ਉਹ ਪ੍ਰਗਟ ਹੋਇਆ ਈ, ਪ੍ਰੇਮ ਨਾਲ ਭਗਤੀ ਕਰਨ ਲੱਗ ਪਏ ਹੋ। ਆਨੰਦ ਮੂਲ ਬਾਣੀ ਸੁਭ ਕਰੀ, ਇਸ ਤਰ੍ਹਾਂ ਕਹਿੰਦੇ ਆਨੰਦਾ ਮੁੱਢੇ ਬਾਣੀ ਸਾਰੀ ਨਾ ਕੀਤੀ, ਭਗਤ ਵਿਰਾਗ ਗਿਆਨ ਸੋ ਭਰੀ, ਭਗਤੀ ਤੇ ਵਿਰਾਗ ਤੇ ਗਿਆਨ ਨਾਲ ਭਰੀ ਹੋਈ। ਚਤੁਰਥ ਪਾਤ ਸਾਹ ਜਬ ਪਏ, ਜਦੋਂ ਕਹਿੰਦੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਸਾਹਿਬ ਜੀ ਹੋਏ। ਇੱਕ ਪੌੜੀ ਤਿੰਨੂੰ ਰਚ ਕਏ, ਉਹਨਾਂ ਨੇ ਵੀ ਕਹਿੰਦੇ ਇੱਕ ਪੌੜੀ ਆਪਣੇ ਵੱਲੋਂ ਰਚ ਦਿੱਤੀ, ਉਨਤਾਲੀਵੀਂ ਇਹ ਸਾਚਾ ਸੋਹਿਲਾ ਸਾਚਾ ਕਰਗਾ ਵੋ ਇਸਰਾ। ਇੱਕ ਸ੍ਰੀ ਅਰਜਨ ਤੇ ਸੰਗ ਜੋੜੀ, ਇੱਕ ਆਨੰਦ ਬਾਣੀ ਦੇ ਨਾਲ ਗੁਰੂ ਅਰਜਨ ਦੇਵ ਜੀ ਨੇ ਪੌੜੀ ਉਚਾਰਨ ਕਰਕੇ ਜੋੜ ਦਿੱਤੀ, ਅੰਦ ਸੁਣੋ ਬੜ ਭਾਗਿਓ ਸਗਲ ਮਨੋਰਥ ਪੂਰੇ ਵਾਲੀ। ਅਨੰਦ ਮਹਾਤਮ ਚਾਲੀਸ ਪੌੜੀ, ਇਸ ਤਰ੍ਹਾਂ ਕਹਿੰਦੇ ਚਾਲੀਵੀਂ ਪੌੜੀ ਵਿੱਚ ਆਨੰਦ ਸਾਹਿਬ ਦੇ ਪੜ੍ਹਨ ਦਾ ਮਹਾਤਮ ਫਲ ਦਰਸਾਇਆ ਸਤਿਗੁਰੂ ਜੀ। ਅੰਮ੍ਰਿਤ ਸਮੈ ਸੋ ਜੋ ਪੜ੍ਹ ਹੈ ਆਨੰਦ, ਜਿਹੜਾ ਆਨੰਦ ਬਾਣੀ ਨੂੰ ਅੰਮ੍ਰਿਤ ਵੇਲੇ ਦੇ ਸਮੇਂ ਵਿੱਚ ਪੜ੍ਹਦਾ, ਮਿਲ ਹੈ ਗੋਬਿੰਦ ਮੁਕੰਦ ਆਨੰਦ, ਉਸ ਨੂੰ ਕਹਿੰਦੇ ਮੁਕਤੀ ਦਾ ਦਾਤਾ ਗੋਬਿੰਦ ਕਹਿੰਦੇ ਉਹਦਾ ਆਨੰਦ ਮਿਲ ਜਾਏਗਾ। ਕੇਤਕ ਚਿਰਪਨ ਬੀਤਤ ਪਾਇਓ, ਇਸ ਤਰ੍ਹਾਂ ਕੋਈ ਸਮਾਂ ਬੀਤਿਆ ਹੈ ਲੰਘਿਆ ਹੈ, ਪੌਤਰਾ ਤ੍ਰਿਤੀਏ ਬਹੁਰ ਨਿਪ ਜਾਇਓ, ਇਸ ਤਰ੍ਹਾਂ ਇਹ ਪ੍ਰਸੰਗ ਅੱਗੇ ਹੋਰ ਚੱਲ ਪਿਆ ਹੈ। ਇੱਥੇ ਜਿਵੇਂ ਮਹਾਰਾਜ ਜੀ ਨੇ ਆਨੰਦ ਬਾਣੀ ਆਪਣੇ ਪੋਥਰੇ ਦੇ ਪਰਸਾਏ ਬ੍ਰਹਮ ਗਿਆਨ ਦੀ ਆਨੰਦ ਦੀ ਬਖਸ਼ਿਸ਼ ਕਰਨ ਵਾਸਤੇ ਉਚਾਰਨ ਕੀਤੀ, ਉਹ ਆਪਾਂ ਇਤਿਹਾਸ ਵਿੱਚ ਪ੍ਰਸੰਗ ਸੁਣਿਆ ਹੈ। ਜਦੋਂ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਇਹ ਖੰਡੇ ਬਾਟੇ ਦਾ ਅੰਮ੍ਰਿਤ ਤਿਆਰ ਕੀਤਾ ਹੈ, ਉਸ ਵੇਲੇ ਵੀ ਪੰਜਵੇਂ ਨੰਬਰ 'ਤੇ ਇਹ ਬ੍ਰਹਮ ਗਿਆਨ ਦੇ ਆਨੰਦ ਦੀ ਪ੍ਰਾਪਤੀ ਵਾਸਤੇ ਇਹ ਜਿਹੜੀ ਪਵਿੱਤਰ ਬਾਣੀ ਹੈ ਇਹ ਅੰਮ੍ਰਿਤ ਤਿਆਰ ਕਰਨ ਵਾਸਤੇ ਪੜ੍ਹੀ। ਇਸੇ ਤਰ੍ਹਾਂ ਜਦੋਂ ਨਿਤਨੇਮ ਦੀਆਂ ਬਾਣੀਆਂ ਸੁਣਦੀ ਆਪ ਜੀ ਰਹਿਤ ਵੈ ਦੱਸਣ ਲੱਗੇ, ਉਸ ਵੇਲੇ ਵੀ ਆਪ ਜੀ ਨੇ ਆਗਿਆ ਕੀਤੀ ਵੀ ਪੰਜਵੇਂ ਨੰਬਰ 'ਤੇ ਇਹ ਆਨੰਦ ਬਾਣੀ ਦਾ ਜਿਹੜਾ ਪਾਠ ਨਿਤਨੇਮ ਰੂਪ ਦੇ ਵਿੱਚ ਤੁਸੀਂ ਕਰਨਾ ਹੈ। ਇਸੇ ਤਰ੍ਹਾਂ ਕੜਾਹ ਪ੍ਰਸ਼ਾਦ ਜੀ ਜਦੋਂ ਦੇਗ ਹਜ਼ੂਰੀ ਵਿੱਚ ਆ ਜਾਏ ਅਤੇ ਭੋਗ ਲਾਉਣ ਤੋਂ ਪਹਿਲਾਂ ਕਿਰਪਾਨ ਭੇਟ ਕਰਨ ਤੋਂ ਪਹਿਲਾਂ ਇਹ ਆਨੰਦ ਬਾਣੀ ਦਾ ਜਿਹੜਾ ਪਾਠ ਹੈ ਕੜਾਹ ਪ੍ਰਸ਼ਾਦ ਜੀ ਦੇ ਹਾਜ਼ਰੀ ਵਿੱਚ ਬੈਠ ਕੇ ਕਰਨਾ ਹੈ। ਇਸ ਤਰ੍ਹਾਂ ਇਹ ਜਿਹੜਾ ਆਨੰਦ ਸਾਹਿਬ ਦਾ ਪਾਠ ਹੈ ਨਿਤਨੇਮ ਰੂਪ ਵਿੱਚ ਅੰਮ੍ਰਿਤ ਛਕਾਉਣ ਵਾਲੇ ਕੜਾਹ ਪ੍ਰਸ਼ਾਦ ਜੀ ਦੀ ਹਜ਼ੂਰੀ ਵਿੱਚ ਬੈਠ ਕੇ ਪੜ੍ਹਨ ਦੀ ਆਗਿਆ ਆਪ ਜੀ ਨੇ ਕੀਤੀ ਸੀ। ਜਦੋਂ ਵਿਸ਼ੰਬਰ ਦਾਸ ਆਇਆ ਸੀ ਵੀ ਮਹਾਰਾਜ ਘਰ ਦੇ ਵਿੱਚ ਪਹਿਲਾਂ ਪਦਾਰਥ ਬਖਸ਼ੋ ਫਿਰ ਸਿੱਖੀ ਦੀ ਗੱਲ ਕਰਾਂਗਾ, ਉਸ ਵੇਲੇ ਆਪ ਜੀ ਨੇ ਇਹ ਆਨੰਦ ਬਾਣੀ ਦਾ ਮਹਾਤਮ ਦਰਸਾਉਂਦਿਆਂ ਹੋਇਆਂ ਬਚਨ ਕਹੇ ਸੀ ਵੀ ਘਰੇ ਜਾ ਕੇ ਕੜਾਹ ਪ੍ਰਸ਼ਾਦ ਦੀ ਦੇਗ ਤੈਨੇ ਬੜੀ ਸ਼ੁੱਧ ਪਵਿੱਤਰਤਾ ਨਾਲ ਕਰ ਲੈਣੀ, ਫਿਰ ਇੱਕ ਜਪਜੀ ਸਾਹਿਬ ਦਾ ਪਾਠ ਅਤੇ ਤਿੰਨ ਆਨੰਦ ਸਾਹਿਬ ਦੇ ਪਾਠ ਕਰਨੇ ਕੜਾਹ ਪ੍ਰਸ਼ਾਦ ਦੀ ਦੇਗ ਕਰਕੇ, ਫਿਰ ਪੰਜਾਂ ਸਿੰਘਾਂ ਤੋਂ ਤੈਸੇ ਅਰਦਾਸ ਕਰਾਉਣੀ, ਜੋ ਇੱਛਾ ਕਰੇਗਾ ਪੂਰੀ ਹੋ ਜਾਏਗੀ। ਵਚਨ ਕੀਤੇ ਵੀ ਜਦੋਂ ਕੋਈ ਕਾਰਜ ਵਿੱਚ ਵਿਘਨ ਪੈ ਜਾਏ ਨਾ ਹੋਵੇ ਉਦੋਂ ਵੀ ਤੁਸੀਂ ਇਵੇਂ ਹੀ ਕਰਨਾ ਵੀ ਕੜਾਹ ਪ੍ਰਸ਼ਾਦ ਦੀ ਦੇਖ ਕਰਕੇ ਆਨੰਦ ਜਪਜੀ ਦਾ ਪਾਠ ਤਾਬਿਆ, ਫਿਰ ਤਾਬਿਆ ਬੈਠ ਕੇ ਤਿੰਨ ਆਨੰਦ ਦੇ ਪਾਠ ਕਰਨੇ, ਫਿਰ ਅਰਦਾਸ ਕਰਨੀ, ਗੁਰੂ ਕਲਾ ਵਰਤਾਏਗਾ, ਕਾਰਜ ਹੋ ਜਾਏਗਾ। ਇੱਕ ਵਾਰੀ ਸੰਤ ਬਾਬਾ ਨਰਾਇਣ ਸਿੰਘ ਲਧਾਈਕਿਆਂ ਵਾਲੇ ਨੇ ਇਸ ਤਰ੍ਹਾਂ ਸਿੰਘਾਂ ਨੂੰ ਇਕੱਠਿਆਂ ਕਰਕੇ ਉੱਥੇ ਅਰਦਾਸ ਕਰਾਈ ਸੀ। ਉਸੇ ਵੇਲੇ ਕਲਾ ਵਰਤ ਗਈ ਸੀ, ਬੜਾ ਮਹਾਨ ਕਾਰਜ ਸੀ, ਝੱਟ ਪੱਟ ਹੀ ਉਹ ਪੂਰਾ ਹੋ ਗਿਆ। ਇਸ ਦਾਸ ਨੇ ਅੱਖਾਂ ਵਿੱਚ ਹੀ ਦਿਖਾਇਆ, ਸਾਹਮਣੇ ਦੇਖਿਆ ਹੈ। ਸੋ ਇਸ ਤਰ੍ਹਾਂ ਆਨੰਦਪਣ ਦਾ ਫਲ ਹੈ ਜੋ ਗੁਰੂ ਕਲਗੀਧਰ ਜੀ ਨੇ ਵੀ ਦੱਸਿਆ ਅਤੇ ਗੁਰੂ ਅਮਰਦਾਸ ਸਾਹਿਬ ਜੀ ਨੇ ਅਜੇ ਇਤਿਹਾਸ ਰਾਹੀਂ ਆਪਣੀ ਪੜ੍ਹੀ ਸੁਣੀ ਲਿਆ ਹੈ, ਉਹ ਸੁਣਿਆ ਹੈ। ਲੋਕ ਸਮਾਂ ਉੱਪਰੀ ਜਾ ਰਿਹਾ ਪ੍ਰੇਮੀਆਂ ਵੱਲੋਂ ਜੋ ਇਸ ਅਸਥਾਨ 'ਤੇ ਸ਼੍ਰੀ ਅਖੰਡ ਪਾਠ ਦੇ ਪ੍ਰਵਾਹ ਚੱਲ ਰਹੇ ਹੈ, ਉਹਨਾਂ ਦੇ ਭੋਗ ਨੇੜੇ ਆਏ ਹੋਏ ਹੈ। ਇਹ ਸਮਾਪਤੀ ਕਰਕੇ ਫਿਰ ਅੱਗੇ ਚਾਰ ਅਖੰਡ ਪਾਠ ਪ੍ਰਾਰੰਭ ਹੋਣੇ ਹਨ, ਜਿਸ ਕਰਕੇ ਆਪਾਂ ਇੱਥੇ ਸਮਾਪਤੀ ਕਰਕੇ ਹੁਣ ਅਰਦਾਸ ਵੀ ਜੁੜੀਏ ਜੀ। ਇੱਕ ਸ੍ਰੀ ਅਰਜਨ ਤੇਹ ਸੰਗ ਜੋੜੀ, ਆਨੰਦ ਮਹਾਤਮ ਚਾਲਿਸ ਪੌੜੀ, ਅੰਮ੍ਰਿਤ ਸਮੈ ਜੋ ਪਠ ਹੈ ਆਨੰਦ, ਮਿਲ ਹੈ ਗੋਬਿੰਦ ਆਨੰਦ ਮੁਕੰਦ ਆਨੰਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।